ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਤੇਹ ਪਸਚਾਤ ਜੋ ਭਇਓ ਪ੍ਰਸੰਗਾ ਸੁਨਹੁ ਸੋ ਸਰੋਤਾ ਸੰਗ ਉਮੰਗਾ ਸ੍ਰੀ ਨਾਨਕ ਜਸ ਤੇ ਨਾ ਉਚਾਟੋ ਸੁਨ ਸੁਨ ਸਦਾ ਬੰਦ ਨਿਜ ਕਾਟੋ ਤੇਹ ਪਸਚਾਤ ਜੋ ਭਇਓ ਪ੍ਰਸੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਚਵਰ ਛਤਰ ਤੱਕ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਸਜ ਰਹੇ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਦਾ ਜਪ ਪਾਠ ਹੋਇਆ ਹੈ। ਇਸੇ ਤਰ੍ਹਾਂ ਹੀ ਜੋ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਹੈ ਉਹ ਆਪਾਂ ਰਲ ਮਿਲ ਕੇ ਪੜ੍ਹਦੇ ਸੁਣਦੇ ਹਾਂ, ਜੋ ਕਾਫੀ ਪੜ੍ਹ ਸੁਣ ਲਿਆ। ਬਾਕੀ ਕੁਝ ਥੋੜ੍ਹਾ ਹੀ ਰਹਿ ਗਿਆ ਹੈ, ਸਮਾਪਤੀ ਦੇ ਨੇੜੇ ਆ ਪਹੁੰਚੇ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਪੰਜ ਪੈਸੇ ਨਾਲੀਏ ਰੱਖ ਕੇ ਮੱਥਾ ਟੇਕ ਦਿੱਤਾ ਹੈ, ਤਿੰਨ ਪਰਿਕਰਮਾ ਕਰਕੇ ਬਚਨ ਕਿਹਾ ਹੈ, ਜੋ ਵੀ ਸਾਡੇ ਗੁਰ ਆਗਿਆ ਅਨੁਸਾਰੀ ਹਨ, ਆਗਿਆ ਵਿੱਚ ਚੱਲਣ ਵਾਲੇ ਹੈ, ਸਾਰੇ ਸਾਡੇ ਵਾਂਗ ਹੀ ਉੱਠ ਉੱਠ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਮੱਥਾ ਟੇਕੋ। ਜਿਵੇਂ ਤੁਸੀਂ ਸਾਨੂੰ ਸਮਝਦੇ ਹੋ ਇਸੇ ਤਰ੍ਹਾਂ ਇਹਨਾਂ ਨੂੰ ਵੀ ਸਾਡੇ ਵਾਂਗ ਹੀ ਸਮਝਣਾ ਹੈ, ਜੋ ਇਸ ਤਰ੍ਹਾਂ ਸਾਡੇ 'ਤੇ ਸ਼ਰਧਾ ਰੱਖਦੇ ਇਸੇ ਤਰ੍ਹਾਂ ਇਹਨਾਂ 'ਤੇ ਰੱਖਣੀ ਹੈ। ਹੋ ਇਹ ਹੁਣ ਸਾਡਾ ਸਰੂਪ ਹੋ ਗਏ। ਬਾਬਾ ਬੁੱਢਾ ਸਾਹਿਬ ਤੋਂ ਆ ਲੈ ਕੇ ਗੁਰਸਿੱਖ ਉੱਠ ਖੜੋਤੇ ਹੈ, ਸਭ ਨੇ ਵਾਰੀ ਵਾਰੀ ਨਮਸਕਾਰਾਂ ਕੀਤੀਆਂ, ਭੇਟਾਂ ਵਾਰ ਰੱਖੀਆਂ। ਸ੍ਰੀ ਚੰਦ ਅਤੇ ਲਖਮੀ ਚੰਦ ਨਹੀਂ ਉੱਠੇ, ਇਹ ਦੋਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਦੁਬਾਰਾ ਕਿਹਾ, ਤੁਸੀਂ ਉੱਠੋ, ਨਮਸਕਾਰ ਕਰੋ। ਇਹ ਕਹਿਣ ਲੱਗੇ ਸਾਡੇ ਘਰ ਦਾ ਦਾਸ ਸੇਵਕ ਹੈ, ਅਸੀਂ ਆਪ ਜੀ ਦੇ ਸਪੁੱਤਰਾਂ ਵੱਡੇ ਅਹੁਦੇ ਦੇ ਹੱਕਦਾਰ ਹਾਂ, ਅਸੀਂ ਇਹਨੂੰ ਕਿਵੇਂ ਮੱਥਾ ਟੇਕੀਏ। ਇਸ ਤਰ੍ਹਾਂ ਕਹਿ ਕੇ ਇਹ ਆਪਣੇ ਘਰ ਚਲੇ ਜਾਏ। ਉਦੋਂ ਬਾਅਦ ਫਿਰ ਗੁਰੂ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ ਵੀ ਆ ਚੁਣ ਚੁਣ ਕੇ ਬਾਣੀ ਸਾਨੂੰ ਸੁਣਾਉਂਦੇ ਜਾਓ ਅਤੇ ਲਿਖਦੇ ਜਾਓ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਸ਼੍ਰੀ ਸ਼ਾਤ ਹੋਣ ਤੋਂ ਬਾਅਦ ਉਸ ਗੁਰਬਾਣੀ ਦੁਆਰਾ ਸਭ ਦੀਆਂ ਕਾਮਨਾ ਵੀ ਪੂਰੀਆਂ ਹੁੰਦੀਆਂ ਰਹਿਣ, ਸਭ ਤਰ੍ਹਾਂ ਕਰਕੇ ਰੱਖਿਆ ਹੁੰਦੀ ਰਹੀ, ਦੁੱਖ ਲੇ ਝਗੜੇ ਚਾਚੇ ਨਾਸ ਹੁੰਦੇ ਰਹਿਣ ਅਤੇ ਮਨ ਦੀਆਂ ਇੱਛਾ ਖਾਸ਼ਾਂ ਪੂਰੀਆਂ ਹੁੰਦੀਆਂ ਰਹਿਣ। ਭਾਵੇਂ ਇਹ ਜਪਜੀ ਬਾਣੀ ਦੀਆਂ ਪੌੜੀਆਂ ਗੁਰੂ ਮਹਾਰਾਜ ਨੇ ਪਹਿਲਾਂ ਹੀ ਉਚਾਰਨ ਕੀਤੀਆਂ ਹੋਈਆਂ ਸਨ, ਪਰ ਨੰਬਰਵਾਰ ਨਹੀਂ ਇਹ ਸਨ। ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਰਾਹੀਂ ਇਹ ਸਾਰੀ ਬਾਣੀ ਨੰਬਰਵਾਰ ਲਿਖੀ ਲਿਖਾਈ ਗਈ। ਇਹਦਾ ਨਾਮ ਆਪ ਜੀ ਨੇ ਫਿਰ ਜਪ ਬਾਣੀ ਰੱਖਿਆ। ਹੁਕਮ ਕੀਤਾ ਵੀ ਜੋ ਸਵਾ ਪਹਿਰ ਰਾਤ ਦੇ ਤੜਕੇ ਇਸ਼ਨਾਨ ਆਦਿਕ ਦੀ ਕਿਰਿਆ ਕਰਕੇ ਜਪ ਬਾਣੀ ਦਾ ਜਾਪ ਮਨ ਚਿੱਤ ਲਾ ਕੇ ਇਕਾਗਰਤਾ ਨਾਲ ਕਰਿਆ ਕਰੇਗਾ। ਜੋ ਇੱਛਾ ਰੱਖ ਕੇ ਕਰੇ ਉਹਦੀ ਇੱਛਾ ਪੂਰੀ ਹੋਇਆ ਜਾਇਆ ਕਰੇਗੀ। ਜਿਹੜਾ ਨਿਰਸ਼ਚਿਤ ਕਰੇਗਾ ਉਹਨੂੰ ਬ੍ਰਹਮ ਗਿਆਨ ਹੋਵੇਗਾ, 84 ਦੇ ਚੱਕਰ ਤੋਂ ਨਿਕਲ ਜਾਏਗਾ, ਜਮਾਂ ਦੀ ਫਾਹੀ ਤੋਂ ਬਚ ਜਾਏਗਾ। ਜਿਹੜਾ ਇਹ ਬਾਣੀ ਦਾ ਜਾਪ ਕਰੇਗਾ ਉਹਦੇ 'ਤੇ ਜੰਤਰ ਮੰਤਰ ਤਵੀਤਾ ਗਾਟੂਨਾ ਟਾਮਣ ਕੋਈ ਅਸਰ ਨਹੀਂ ਕਰੇਗਾ, ਉਹਦੀ ਹਰਤਨਾ ਕਰਕੇ ਬਾਣੀ ਰੱਖਿਆ ਕਰੇਗੀ। ਇਸ ਕਰਕੇ ਗੁਰਸਿੱਖੋ, ਇਹ ਪਵਿੱਤਰ ਬਾਣੀ ਨੂੰ ਹਮੇਸ਼ਾ ਅੰਮ੍ਰਿਤ ਵੇਲੇ ਤੁਸੀਂ ਪੜ੍ਹਨਾ ਸੁਣਨਾ ਵਿਚਾਰਨਾ ਹੈ। ਇਸ ਤਰ੍ਹਾਂ ਆਗਿਆ ਕੀਤੀ। ਉਦੋਂ ਬਾਅਦ ਫਿਰ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਹੁਣ ਸ਼੍ਰੀ ਖਡੂਰ ਸਾਹਿਬ ਵਿਖੇ ਚਲੇ ਜਾਓ। ਹੁਣ ਕੁਝ ਸਮੇਂ ਤੋਂ ਬਾਅਦ ਅਸੀਂ ਸੱਚਖੰਡ ਗਮਨ ਕਰ ਜਾਣਾ ਹੈ। ਉਸ ਵੇਲੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਜਦੋਂ ਆਪ ਸੱਚਖੰਡ ਗਮਨ ਕਰੋਗੇ, ਸਰੀਰ ਛੱਡੋਗੇ, ਉਸ ਵੇਲੇ ਦਾਸ ਹਾਜ਼ਰ ਹੋ ਜਾਏ ਆ ਜਾਏ ਕੀ ਆ ਗਿਆ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਉਸ ਚਰਜੀ ਬੱਚੇ ਨੇ ਕਿਹਾ, ਕਹਿੰਦੇ ਵੀ ਤੁਹਾਨੂੰ ਆਉਣ ਦੀ ਲੋੜ ਨਹੀਂ, ਅਸੀਂ ਆਪ ਜੀ ਦੇ ਹਜ਼ੂਰੀ ਪਹੁੰਚ ਜਾਵਾਂਗੇ, ਇਸ ਢੰਗ ਨਾਲ ਆਵਾਂਗੇ, ਕਿਸੇ ਨੂੰ ਕੋਈ ਨਹੀਂ ਪਤਾ ਚੱਲ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਇਹਨਾਂ ਵਿੱਚ ਅਭੇਦ ਹੋ ਗਏ ਹਨ, ਆ ਗਏ ਹਨ। ਸੋ ਆਪ ਜੀ ਇਸ ਤਰ੍ਹਾਂ ਸਭ ਕੁਛ ਹਾਸਿਲ ਕਰਕੇ ਫਿਰ ਆਗਿਆ ਦਾ ਪਾਲਣ ਕਰਦੇ ਖਡੂਰ ਸਾਹਿਬ ਆ ਪਹੁੰਚੇ ਸੀ। ਇੱਥੇ ਸਭ ਨੂੰ ਮਿਲੇ ਰਾਜੀ ਖੁਸ਼ੀ ਪੁੱਛੀ ਦੱਸੀ ਹੈ, ਪਰ ਜੋ ਕੁਛ ਮਹਾਨ ਗੁਫਾ ਮਿਲਿਆ ਉਹਨੂੰ ਗੁਰੂ ਮਹਾਰਾਜ ਨੇ ਬਿਲਕੁਲ ਹੀ ਗੁਪਤ ਕਰ ਰਿਹਾ, ਕਿਸੇ ਨੂੰ ਕੋਈ ਨਹੀਂ ਜਣਾ ਰਹੇ। ਜਿਵੇਂ ਘੜੇ ਨੂੰ ਘੜੇ ਵਿੱਚ ਕੋਈ ਸਮੁੰਦਰ ਪਾ ਲਏ, ਇਸ ਤਰ੍ਹਾਂ ਦੀ ਗੱਲ ਮਹਾਰਾਜ ਨੇ ਕਰ ਲਈ ਹੈ ਵੀ ਆਪਣੇ ਹਿਰਦੇ ਵਿੱਚ ਹੀ ਸਭ ਕੁਛ ਗੁਪਤ ਕਰ ਲਿਆ, ਜਾਂ ਆਕਾਸ਼ ਨੂੰ ਆਪਣੇ ਮੁੱਠੀ ਵਿੱਚ ਕੋਈ ਲੈ ਲਏ, ਸਾਰੀਆਂ ਜਿਹੜੀਆਂ ਆਕਾਸ਼ ਵਰਗੀਆਂ ਮਹਾਨ ਤਾਕਤਾਂ ਹੈ ਉਹ ਸਭ ਮਹਾਰਾਜ ਨੇ ਅੰਦਰੀ ਮੁੱਠੀ ਵਿੱਚ ਅੰਦਰ ਹਿਰਦੇ ਵਿੱਚ ਹੀ ਜਜ਼ਬ ਕਰ ਲਈਆਂ ਹਨ, ਕੋਈ ਨਹੀਂ ਜਣਾਇਆ ਹੈ। ਸੋ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਮੁਖਾਰਬਿੰਦ ਤੋਂ ਛੰਦਾਬੰਦੀ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸ਼ਰਧਾ ਵਿੱਚ ਅਤੇ ਮਹਿਮਾ ਵਿੱਚ ਬਚਨ ਕਹੇ ਕਿ ਹੇ ਗੁਰੂ ਕਥਾ ਸੁਣਨ ਵਾਲੇ ਸਰੋਤਿਓ, ਗੁਰੂ ਅੰਗਦ ਸਾਹਿਬ ਵਰਗਾ ਨਾ ਕੋਈ ਸੰਸਾਰ ਦੇ ਵਿੱਚ ਅਜਰ ਸ਼ਕਤੀਆਂ ਨੂੰ ਚਰਕੇ ਰੱਖਣ ਵਾਲਾ ਹੋਇਆ ਨਾ ਕੋਈ ਅੱਗੇ ਨੂੰ ਹੋਣਾ ਹੈ। ਸੋ ਗੁਰੂ ਅੰਗਦ ਸਾਹਿਬ ਜੀ ਐਸੇ ਹੈ ਜਿਨ੍ਹਾਂ ਨੇ ਅਸੀਂ ਮਹਾਨ ਸ਼ਕਤੀਆਂ ਨੂੰ ਬਿਲਕੁਲ ਹੀ ਜਰ ਕੇ ਰੱਖਿਆ, ਜਣਾਇਆ ਹੀ ਨਹੀਂ ਹੈ। ਜਿਸ ਵੇਲੇ ਅਖਡੂਰ ਦਾ ਤਪਾ ਜਾ ਮਰਵਾਹੇ ਜੱਟਾਂ ਨੂੰ ਚੱਕ ਚੁਕਾ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਬਾਹਰ ਵੀ ਕਢਾ ਦਿੱਤਾ ਸੀ। ਆਪ ਜੀ ਨੇ ਕੋਈ ਸ਼ਕਤੀ ਨਹੀਂ ਜਣਾਈ ਸੀ, ਕੋਈ ਨਹੀਂ ਦਿਖਾਈ ਸੀ। ਚੁੱਪ ਚੁਪਾਤੇ ਪਣਗ ਚੁਕਾ ਕੇ ਜਿੱਥੇ ਦੋ ਕਹੋ ਅਤੇ ਸ਼ਾਪਰੀ ਸਾਹਿਬ ਗੁਰਦੁਆਰਾ ਸਵਾਏ ਮਨ ਇੱਥੇ ਆਪ ਪਹੁੰਚੇ ਸੀ। ਜੰਗਲ ਵਿੱਚ ਹੀ ਮੰਗਣ ਲੱਗ ਗਏ ਸੀ ਅਤੇ ਜੇ ਗੁਰੂ ਅਮਰਦੇਵ ਮਹਾਰਾਜ ਜੀ ਚੱਲ ਕੇ ਆਏ, ਦੇਖ ਕੇ ਆਏ, ਇੱਥੇ ਗੁਰੂ ਸਾਹਿਬ ਵਿੱਚ ਕੋਈ ਸਿੱਖ ਸੇਵਕ ਨਹੀਂ, ਆਪ ਨਹੀਂ ਹੈ। ਪੁੱਛ ਪੜਤਾਲ ਜੀ ਕੀਤੀ, ਕਿਸੇ ਨੇ ਕਹਿ ਦਿੱਤਾ ਵੀ ਆਹ ਤਪੇ ਦੀ ਕਰਤੂਤ ਹੈ, ਇਹਨੇ ਮਹਾਰਾਜ ਨਾਲ ਈਰਖਾ ਦੁਵੇਸ਼ ਕਰਦਿਆਂ ਕਿਹਾ ਵੀ ਇਹ ਗ੍ਰਿਸਤੀ ਗੁਰੂ ਹੋ ਕੇ ਪੂਜਾ ਕਰਾਉਂਦੇ, ਮੱਥੇ ਟਿਕਾਉਂਦੇ, ਤੁਹਾਡੇ ਨਗਰ ਵਿੱਚ ਬੜਾ ਭਾਰੀ ਗੁਨਾਹ ਹੋ ਰਿਹਾ ਹੈ, ਤਾਂ ਹੀ ਨਹੀਂ ਬਾਰਿਸ਼ ਪੈਂਦੀ, ਅਤੇ ਇਸ ਕਰਕੇ ਇਹ ਲੋਕ ਇਹਦੇ ਮਗਰ ਲੱਗ ਕੇ ਮਹਾਰਾਜ ਨੂੰ ਬਾਹਰ ਕੱਢੇ ਆਏ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਇਹ ਕਿਹੜੀ ਗੱਲ ਹੈ ਬਾਰਿਸ਼ ਦੀ, ਇਹ ਤਾਂ ਗੁਰੂ ਕੇ ਸਿੱਖ ਸੇਵਕ ਹੀ ਪਵਾ ਸਕਦੇ ਹੈ, ਉਹ ਤਾਂ ਸਰਵ ਕਲਾ ਸਮਰੱਥ ਹੈ ਗੁਰੂ ਅੰਗਦ ਸਾਹਿਬ ਜੀ। ਲੈ ਜੇ ਤਾਂ ਸਾਨੂੰ ਬਾਰਿਸ਼ ਦੀ ਲੋੜ ਹੈ, ਅਸੀਂ ਪਵਾ ਦਿੰਦੇ, ਸਾਡਾ ਬਚਨ ਮੰਨੋ। ਕਹਿਣ ਗਈ ਸਾਨੂੰ ਤਾਂ ਬਾਰਿਸ਼ ਚਾਹੀਦੀ ਹੈ, ਜਿਹੜਾ ਜਿਵੇਂ ਕਹੋ ਉਵੇਂ ਕਰਾਂਗੇ। ਗੁਰੂ ਮਹਾਰਾਜ ਕਹਿਣ ਲੱਗੇ ਵੀ ਚੰਗਾ ਕਰੋ, ਹੁਣ ਤਪੇ ਨੂੰ ਕਹੋ ਵੀ ਬਾਹਰ ਚੱਲੋ ਖੇਤਾਂ ਵਿੱਚ, ਜਿੱਥੇ ਜਿੱਥੇ ਜਾਏਗਾ ਨਾ ਖੇਤ ਵਿੱਚ, ਉੱਥੇ ਉੱਥੇ ਮੋਹਲੇਧਾਰ ਬਾਰਿਸ਼ ਸ਼ੁਰੂ ਹੋ ਜਾਏਗੀ। ਫਿਰ ਦੂਜੇ ਖੇਤ ਵਿੱਚ ਚਲਾ ਜਾਓ, ਉੱਥੇ ਦਿਨ ਥੋੜ੍ਹਾ ਰਹਿ ਗਿਆ ਹੈ। ਇਸ ਕਰਕੇ ਸੂਰਜ ਸ਼ਿਵ ਤੋਂ ਪਹਿਲਾਂ ਪਹਿਲਾਂ ਉਹਦੇ ਜਿੱਥੇ ਜਿੱਥੇ ਚਰਨ ਪੈਣਗੇ ਉੱਥੇ ਉੱਥੇ ਬਾਰਿਸ਼ ਪੈ ਜਾਊਗੀ, ਅਤੇ ਜਦੋਂ ਵੀ ਤੁਸੀਂ ਉਹਨੂੰ ਆਪਣੇ ਡੇਰੇ ਤੋਂ ਬਾਹਰ ਕੱਢੋਗੇ, ਉਦੋਂ ਹੀ ਨਿਸ਼ਾਨੀਆਂ ਇਹ ਵੀ ਆਕਾਸ਼ ਵਿੱਚ ਬੱਦਲ ਆ ਜਾਣਗੇ। ਜਦੋਂ ਖੇਤ ਵਿੱਚ ਲਾਓਗੇ ਉਸੇ ਵੇਲੇ ਮੋਹਲੇ ਧਾਰ ਉੱਥੇ ਬਾਰਿਸ਼ ਸ਼ੁਰੂ ਹੋ ਜਾਊ। ਫਿਰ ਕੀ ਹੈ, ਜਿੰਨੇ ਮਰਵਾਹੇ ਗੋਦ ਦੇ ਜ਼ਿਮੀਂਦਾਰ ਤਪੇ ਕੋਲ ਗਏ, ਕਹਿੰਦੇ ਜੀ ਉੱਠੋ ਛੇਤੀ ਦੇ ਕੇ ਬਾਹਰ ਚਲੋ ਖੇਤਾਂ ਵਿੱਚ, ਤੁਹਾਡੇ ਜਾਏ ਬਿਨਾਂ ਬਾਰਿਸ਼ ਨਹੀਂ ਪੈਣੀ। ਇਹ ਉਹਨਾਂ ਦੇ ਫਿਰ ਪਿਆ ਕੱਲ ਨੂੰ ਚੀਚੀਆਂ ਜਿਹਾ ਬੈਠੇ, ਕਹਿੰਦੇ ਉਹ ਮੇਰੀ ਕੋਈ ਮੁੱਠੀ ਵਿੱਚ ਬਾਰਿਸ਼ ਹੈ, ਕੋਈ ਮੈਂ ਜੰਤਰ ਮੰਤਰ ਕਰੂੰਗਾ ਕਰੂ। ਕਹਿੰਦੇ ਨਹੀਂ, ਗੁਰੂ ਕੇ ਸੇਵਕ ਨੇ ਆਉਂ ਕਿਹਾ ਹੈ, ਇਸ ਕਰਕੇ ਤੁਸੀਂ ਚੱਲੋ। ਜਦੋਂ ਨਹੀਂ ਦੇਖਿਆ ਉਹਨਾਂ ਨੇ ਫੜ ਕੇ ਘੜੀ ਚ ਲਿਆ, ਫਿਰ ਇਹ ਬਾਹਰ ਲੈ ਗਏ ਮੱਲੋ ਮੱਲੀ ਧੱਕ ਧੁੱਕ ਕੇ। ਜਦੋਂ ਉਹ ਖੇਤ ਵਿੱਚ ਜਾ ਕੇ ਖੜਾ ਜਿਹਾ ਕੀਤਾ, ਗੱਲ ਉਹੀ ਹੋ ਗਈ, ਮੋਹਲੇ ਧਾਰ ਬਾਰਿਸ਼ ਸ਼ੁਰੂ ਹੋ ਗਈ। ਫਿਰ ਦੂਜਿਆਂ ਦੇ ਭਾਅ ਦੀ ਬਣ ਗਈ ਵੀ ਇਹਦਾ ਖੇਤ ਤਾਂ ਭਰ ਗਿਆ, ਹੁਣ ਸਾਡੇ ਨਾ ਕਿਤੇ ਰਹਿ ਜਾਣ। ਮਹਾਰਾਜ ਦੇ ਸੇਵਕ ਦੇ ਬਚਨ ਹੈ ਵੀ ਦਿਨ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਜਿਸ ਖੇਤ ਵਿੱਚ ਜਾਣਗੇ ਉੱਥੇ ਬਾਰਿਸ਼ ਹੋਊਗੀ, ਕਿਤੇ ਅਸੀਂ ਨਾ ਰਹਿ ਜਾਈਏ। ਫਿਰ ਖਿੱਚ ਧੂਰੀ ਹੋ ਗਈ ਵੀ ਇੱਧਰ ਲਿਜਾਓ ਇੱਧਰ ਲਿਜਾਓ, ਇਹ ਫਿਰ ਖਿੱਚਦਿਆਂ ਧੋਂਦਿਆਂ ਵਿਚਾਰੇ ਦੀ ਜਾਨ ਜੀ ਨਿਕਲ ਗਈ। ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਜਿੱਥੇ ਇਹਦਾ ਅੰਗ ਪ੍ਰਤੰਗ ਵੀ ਚਲਾ ਜਾਊ ਨਾ, ਉੱਥੇ ਵੀ ਬਾਰਿਸ਼ ਪੈ ਜਾਊ। ਫਿਰ ਕੀ ਹੈ, ਕਿਸੇ ਨੇ ਉਂਗਲ ਜੀ ਤੋੜ ਲਈ ਹੈ, ਕਿਸੇ ਨੇ ਕੁਝ ਤੋੜ ਲਿਆ, ਸਾਰੇ ਖਡੂਰ ਸਾਹਿਬ ਦੇ ਇਰਦ ਗਿਰਦ ਮੋਹਲੇ ਧਾਰ ਬਾਰਿਸ਼ ਪਈ ਹੈ। ਫਿਰ ਆਪੋ ਵਿੱਚ ਹੀ ਕਹਿਣ ਲੱਗੇ ਵੀ ਆਪਾਂ ਤਾਂ ਬਹੁਤ ਮਾੜਾ ਕੀਤਾ, ਉਹਦੇ ਮਹਾਨ ਤਾਕਤਾਂ ਦੇ ਮਾਲਕ ਗੁਰੂ ਅੰਗਦ ਸਾਹਿਬ ਉਹਨਾਂ ਨੇ ਕੁਝ ਨਹੀਂ ਜਣਾਇਆ, ਚੁੱਪ ਚੁਪਾਤੇ ਮਾਰ ਆ ਗੁਰੂ ਕੇ ਸੇਵਕ ਨਹੀਂ, ਆ ਬਾਰਿਸ਼ ਪਵਾਤੀ ਵੀ ਆਪਾਂ ਮਾਫ਼ੀ ਮੰਗੋ। ਇਹ ਸਾਰੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਸ ਗਏ ਸੀ, ਕਹਿੰਦੇ ਮਹਾਰਾਜ ਭੁੱਲ ਗਏ, ਤੁਸੀਂ ਤਾਂ ਸਮਰੱਥ ਸੀ, ਤੁਹਾਡੇ ਤਾਂ ਸੇਵਕ ਨਹੀਂ ਮਹਾਰਾਜ ਕੁਛ ਕਰਤਾ, ਅਤੇ ਬਖਸ਼ੋ ਜੀ। ਮਹਾਰਾਜ ਕਹਿੰਦੇ ਵੀ ਇਹ ਜੇ ਸਾਡੇ ਕਰਕੇ ਤੁਹਾਡਾ ਵਿਗੜਦਾ ਸੀ ਸਾਨੂੰ ਕੀ, ਅਸੀਂ ਤਾਂ ਇੱਥੇ ਆ ਗਏ। ਜਿਹਨੇ ਕਹਿੰਦੇ ਮਹਾਰਾਜ ਚੱਲੋ ਨਗਰ ਵਿੱਚ, ਕਹਿੰਦੇ ਚੰਗਾ ਮੌਂਜਾ ਚੱਕੋ ਲੈ ਜਾਓ ਸਾਨੂੰ। ਇਸ ਕਰਕੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਵਰਗਾ ਨਾ ਕੋਈ ਅਜਰ ਸ਼ਕਤੀਆਂ ਨੂੰ ਜਰਨ ਵਾਲਾ ਹੋਇਆ ਅਤੇ ਨਾ ਕੋਈ ਹੋਣਾ ਹੈ। ਇਹ ਕਵੀ ਸੰਤੋਖ ਸਿੰਘ ਜੀ ਵੱਲੋਂ ਆਪਣਾ ਸ਼ਰਧਾ ਭਰੇ ਬਚਨ ਕਾਵਿ ਦੇ ਨਿਜਮਾਂ ਵਿੱਚ ਗਏ, ਉਹ ਆਪਾਂ ਕੱਲ੍ਹ ਸਾਰੇ ਸੁਣੇ ਨੇ। ਹੋ ਅੱਗੇ ਜਿਵੇਂ ਪ੍ਰਸੰਗ ਅੱਜ ਆ ਰਿਹਾ, ਜਿਵੇਂ ਕਰਤਾਰਪੁਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਖਡੂਰ ਸਾਹਿਬ ਤੋਰਨ ਤੋਂ ਬਾਅਦ ਜੋ ਗੁਰਸਿੱਖਾਂ ਨਾਲ ਆਪ ਜੀ ਨੇ ਬਚਨ ਵਿਲਾਸ ਕੀਤੇ, ਉਪਦੇਸ਼ ਦੇ ਜਨ ਉਪਦੇਸ਼ ਦੇ ਦੇਣ ਵਾਸਤੇ ਬਚਨ ਕੀਤੇ, ਵੀ ਮਨੁੱਖਾ ਜਨਮ ਇੱਕ ਇਹ ਮਹਾਨ ਹੈ, ਇਹਦੇ ਵਿੱਚ ਬਾਲਕ ਅਵਸਥਾ ਵੀ ਮਹਾਨ ਹੈ, ਜਵਾਨੀ ਵੀ ਅਤੇ ਬੁੱਢਪੁਣਾ ਵੀ। ਇਹ ਤਿੰਨੇ ਅਵਸਥਾ ਕਿਤੇ ਤੁਸੀਂ ਭਜਨ ਸਿਮਰ ਕੀਤੇ ਤੋਂ ਬਗੈਰ ਨਾ ਗਵਾ ਲਿਓ। ਇਹ ਮਨੁੱਖ ਦੇ ਹੀ ਨਹੀਂ ਮੁੜ ਕੇ ਹਾਸਲ ਹੋਣੀ ਤੁਹਾਨੂੰ। ਹੋਰ ਜੁਨਾ ਵਿੱਚ ਸਭ ਤਰ੍ਹਾਂ ਦੇ ਸੁੱਖ ਸੁੱਖ ਦੇ ਪਦਾਰਥ ਖਾਣ ਪੀਣ ਨੂੰ ਮਿਲ ਸਕਦੇ ਹੈ, ਪਰ ਮਨੁੱਖ ਦੇ ਹੀ ਵਿੱਚ ਹੀ ਹੈ ਜਿਹਦੇ ਵਿੱਚ ਪਰਮੇਸ਼ੁਰ ਦਾ ਭਜਨ ਸੇਵਨ ਕਰਕੇ ਸਤਸੰਗਤ ਕਰਕੇ ਇਹ ਜਮਾਂ ਤੋਂ ਬਚ ਸਕਦਾ, 84 ਦੇ ਚੱਕਰ ਤੋਂ ਬਚ ਸਕਦਾ ਹੈ। ਉਹ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਰਿਆਂ ਗੁਰਸਿੱਖਾਂ ਨੂੰ ਅੰਤਿਮ ਉਪਦੇਸ਼ ਬਖਸ਼ਿਆ ਸੀ, ਉਹ ਪ੍ਰਸੰਗ ਆ ਰਿਹਾ, ਆਪਾਂ ਸੁਣੀਏ। ਮਨ ਲਾ ਕੇ ਤੇਹ ਪਸਚਾਤ ਜੋ ਭਇਓ ਪ੍ਰਸੰਗਾ। ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਖਡੂਰ ਸਾਹਿਬ ਚਲੇ ਗਏ, ਉਹਨਾਂ ਦੇ ਜਾਣ ਤੋਂ ਬਾਅਦ ਕਵੀ ਜੀ ਕਹਿੰਦੇ ਜੋ ਕੋਈ ਪ੍ਰਸੰਗ ਹੋਇਆ, ਬਚਨ ਵਿਲਾਸ ਹੋਏ ਹਨ, ਸੁਣ ਹੋ ਸੋ ਸਰੋਤਾ ਸੰਗ ਉਮੰਗਾ। ਕਵੀ ਜੀ ਕਹਿੰਦੇ ਹੇ ਕਥਾ ਸੁਣ ਵਾਲੇ ਸਰੋਤਿਓ, ਸਾਰਾ ਪ੍ਰਸੰਗ ਬੜੇ ਚਾਰ ਸ਼ਾਹ ਨਾਲ ਸੁਣੋ ਜੀ। ਸ੍ਰੀ ਨਾਨਕ ਜਸ ਤੇ ਨਾ ਉਚਾਟੋ। ਸਰੋਤਿਆਂ ਨੂੰ ਕਹਿੰਦੇ ਆ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਹ ਜਸ ਹੈ, ਸੁਣ ਤੋਂ ਕਿਤੇ ਉਚਾਟ ਨਾ ਹੋ, ਉਦਾਸ ਜੇ ਨਾ ਹੋ ਜਾਇਓ। ਸੁਣ ਸੁਣ ਸਦਾ ਬੰਦ ਨਿਜ ਕਾਟੋ। ਗੁਰੂ ਮਹਾਰਾਜ ਦਾ ਜਿਹੜਾ ਇਤਿਹਾਸ ਹੈ, ਸੁਣ ਸੁਣ ਕੇ ਆਪਣੇ ਮੋਹ ਮਮਤਾ ਦੇ ਬੰਧਨ ਕੱਟ ਲਓ, ਵੱਢ ਲਓ। ਸ੍ਰੀ ਜਗ ਗੁਰ ਗੋ ਜਹ ਦਰਬਾਰਾ। ਹਾਂ, ਕਵੀ ਜੀ ਕਹਿੰਦੇ ਹੇ ਗੁਰਸਿੱਖੋ ਸਰੋਤਿਓ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਉਹ ਦਰਬਾਰ ਹੈ, ਭਾਵ ਧਰਮਸ਼ਾਲਾ ਹੈ, ਉਤੋਂ ਅਗਾਰੀ ਚੱਲ ਦਲ ਭਾਰਾ। ਉਹਦੇ ਬਾਹਰ ਬਾਹਰ ਕਹਿੰਦੇ ਸਾਹਮਣੇ ਇੱਕ ਪਿੱਪਲ ਦਾ ਦਰਖਤ ਤਕੜਾ ਹੈ ਸੀ, ਸਗਨ ਛਾਉ ਸੋਭਤ ਰਮਣੀਕਾ। ਉਹ ਪਿੱਪਲ ਦੇ ਦਰਖਤ ਦੀ ਸੰਘਣੀ ਛਾਇਆ ਸੀ, ਬੜਾ ਸੋਹਣਾ ਉਹ ਸਜਦਾ ਬਵਦਾ ਸੀ। ਤਹਿ ਬੈਠਹਿ ਬੇਦੀ ਕੁਲ ਟੀਕਾ। ਬੇਦੀਆਂ ਦੇ ਕੁਲ ਦੇ ਟਿਕਾਰੂ ਗੁਰੂ ਮਹਾਰਾਜ ਧਰਮਸ਼ਾਲਾ ਤੋਂ ਬਾਹਰ ਬਾਹਰ ਉਹ ਪਿੱਪਲ ਦੇ ਦਰਖਤ ਹੇਠਾਂ ਆ ਕੇ ਬੈਠ ਜਾਂਦੇ। ਕਿਰਪਾ ਭਰੇ ਦੁਆ ਨੈਣ ਰਸੀਲੇ। ਜਦੋਂ ਆਪ ਜੀ ਇੱਥੇ ਬੈਠੇ ਹੈ, ਕਵੀ ਕਹਿ ਰਿਹਾ ਗੁਰੂ ਮਹਾਰਾਜ ਦੇ ਜਿਹੜੇ ਦੋਵੇਂ ਨੇਤਰ ਸੁੰਦਰ, ਉਹ ਕਿਰਪਾ ਨਾਲ ਭਰੇ ਹੋਏ। ਕਲਖ ਨਿਕੰਦਨ ਦੇ ਖੁਸ਼ਬੀਲੇ। ਜੋ ਦੁੱਖਾਂ ਨੂੰ ਕੱਟਣ ਵਾਲੇ ਆ, ਉਹ ਛਵੀ ਵਾਲੇ ਨੇਤਰਾਂ ਨਾਲ ਗੁਰਸਿੱਖਾਂ ਲਈ ਤੱਕ ਕੇ, ਤਤ ਗਿਆਨ ਮੈਂ ਕੋਮਲ ਬੋਲਾ। ਇਸ ਤਰ੍ਹਾਂ ਜਿਹੜੇ ਤਤ ਗਿਆਨ ਵਾਲੇ ਹਨ, ਯਥਾਰਥ ਗਿਆਨ ਵਾਲੇ ਕੋਮਲ ਬਚਨ ਹਨ, ਕੋਮਲ ਬੋਲ ਹਨ। ਸੁਣ ਸੁਣਾਵੇ ਮਧੁਰ ਅਮੋਲਾ। ਗੁਰੂ ਮਹਾਰਾਜ ਸਭ ਗੁਰਸਿੱਖਾਂ ਦੇ ਕੰਨਾਂ ਵਿੱਚ ਸੁਣਦੇ, ਬਹੁਤ ਮਿੱਠੇ ਤੇ ਜੋ ਅਮੋਲਕ ਬੋਲ ਹਨ। ਸਾਂਗ ਅਰੰਭੇ ਸਿੱਖ ਜੇ ਪਲਾਏ। ਜਦੋਂ ਮਹਾਰਾਜ ਨੇ ਪਰਖ ਦਾ ਸਾਂਗ ਜਾ ਸ਼ੁਰੂ ਕੀਤਾ ਸੀ ਨਾ, ਜਿਹੜੇ ਉਹ ਸਿੱਖ ਜੇ ਭੱਜ ਗਏ ਸੀ ਸੋਟਿਆਂ ਦੀ ਮਾਰ ਤੋਂ ਡਰਦੇ। ਸੋ ਸੁਣ ਪਰਖਨ ਬਿਧ ਪਛਤਾਏ। ਉਹਨਾਂ ਨੇ ਸੁਣਿਆ ਵੀ ਗੁਰੂ ਨਾਨਕ ਸਾਹਿਬ ਤਾਂ ਸਾਡੀ ਪਰਖ ਕਰਦੇ ਸੀ, ਮਹਾਰਾਜ ਤਾਂ ਦੀਵਾਨੇ ਉਸਤਾਨੇ ਨਹੀਂ ਹੋਏ ਸੀ, ਸਿਆਣੇ ਸੀ। ਉਹਨਾਂ ਨੇ ਪਰਖ ਕਰਕੇ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ। ਉਹ ਫਿਰ ਬਹੁਤ ਪਛਤਾਏ ਵੀ ਅਸੀਂ ਕਿਉਂ ਭੱਜ ਕੇ ਆਏ ਹਾਂ। ਬਹਰੋ ਆਏ ਹਜੂਰ ਅਗਾਰੀ। ਫਿਰ ਉਹ ਜਿਹੜੇ ਭਗੋੜੇ ਹੋ ਗਏ ਸਨ, ਦੁਬਾਰਾ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਆ ਪਹੁੰਚੇ ਹਨ। ਨਿਜ ਔਗਣ ਸੰਗ ਬਿਨੈ ਉਚਾਰੀ। ਉਹ ਆਪਣੇ ਜਿਹੜੇ ਔਗਣ ਗੁਨਾਹ ਕੀਤੇ ਉਹਨਾਂ ਦੇ ਸਾਥ ਬੇਨਤੀ ਕੀਤੀ ਹੈ। ਬਖਸ਼ਾਵੇ ਹਰ ਪਾਸ ਰਹੇ ਹੀ। ਆਪਣੇ ਗੁਨਾਹ ਮਾਫ਼ ਕਰਾਉਂਦੇ ਹੈ, ਨਾਲੇ ਗੁਰੂ ਮਹਾਰਾਜ ਦੇ ਪਾਸ ਰਹਿ ਪੈਂਦੇ ਹਨ। ਸੇਵਹਿ ਚਰਨ ਕਮਲ ਸੁਖ ਲੇਹੀ, ਮਹਾਰਾਜ ਦੇ ਚਰਨਾਂ ਕਮਲਾਂ ਦੀ ਸੇਵਾ ਕਰਦੇ ਪੂਜਾ ਕਰਦੇ ਸੁਖ ਲੈਂਦੇ ਹਨ। ਸ਼ਬਦ ਅਭਿਆਸ ਹੋਤ ਨਿਤ ਭਾਰੀ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਿਹੜਾ ਬਾਣੀ ਦੇ ਸ਼ਬਦਾਂ ਦਾ ਅਭਿਆਸ ਬਹੁਤ ਹੁੰਦਾ, ਬਹੁਤ ਬਾਣੀ ਪੜ੍ਹੀ ਜਾਂਦੀ ਹੈ। ਗਾਇ ਸੁਪ੍ਰੇਮਹਿ ਅਰਥ ਵਿਚਾਰੀ, ਜਿਹੜੇ ਗੁਰਸਿੱਖ ਪ੍ਰੇਮ ਨਾਲ ਗਾਉਂਦੇ ਹੈ ਫਿਰ ਗੁਰਬਾਣੀ ਦੇ ਅਰਥਾਂ ਦੀ ਵੀ ਵਿਚਾਰ ਕਰਦੇ ਹਨ। ਤੁਰਕਨ ਮਹਿ ਮਹਿਮਾ ਬਹੁ ਜਾਗੀ, ਇਸ ਤਰ੍ਹਾਂ ਕਹਿੰਦੇ ਜਿਹੜੇ ਮੁਸਲਮਾਨ ਲੋਕ ਉਹਨਾਂ ਵਿੱਚ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਹਿਮਾ ਵਧੀ, ਕਹਿੰਦੇ ਜਾਗ ਵੀ ਪ੍ਰਕਾਸ਼ ਵੀ ਪ੍ਰਗਟ ਹੋ ਗਈ। ਆਵਹਿ ਦਰਸ ਕਰਹਿ ਵੱਡ ਭਾਗੀ, ਵੱਡੇ ਭਾਗਾਂ ਵਾਲੇ ਜਿਹੜੇ ਮੁਸਲਮਾਨ ਉਹ ਵੀ ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਹਨ। ਸੁਨਹਿ ਸ਼ਬਦ ਕਰ ਪ੍ਰੇਮ ਵਿਸਾਲਾ, ਸਿੱਖਾਂ ਵਾਂਗ ਹੀ ਬੜਾ ਪ੍ਰੇਮ ਕਰਕੇ ਵੀ ਬਾਣੀ ਦੇ ਸ਼ਬਦ ਸੁਣਦੇ ਹਨ। ਜਿਨਕੀ ਕਰਹਿ ਕਲਿਆਣ ਕਿਰਪਾ, ਇਹਨਾਂ ਮੁਸਲਮਾਨਾਂ ਦੀ ਵੀ ਗੁਰੂ ਮਹਾਰਾਜ ਕਲਿਆਣ ਕਰੀ ਜਾਂਦੇ ਹਨ। ਦੇਸ਼ ਵਿਦੇਸ਼ਨ ਤੇ ਚੱਲ ਆਵੇ ਹੈ, ਦੇਸ਼ਾਂ ਵਿੱਚੋਂ ਪ੍ਰਦੇਸ਼ਾਂ ਵਿੱਚੋਂ ਚੱਲ ਚੱਲ ਕੇ ਆਉਂਦੇ ਹਨ। ਪਦ ਪੰਕਜ ਪਰ ਸੀਸ ਝੁਕਾਵੇ ਹੈ, ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਉੱਪਰ ਸੀਸ ਝੁਕਾਉਂਦੇ ਹਨ। ਦਰਸ਼ਨ ਕਰ ਹੈ ਥਪ ਹੈ ਨਿਜ ਪੀਰ, ਮਹਾਰਾਜ ਦੇ ਦਰਸ਼ਨ ਕਰਦੇ ਫਿਰ ਆਪਣੇ ਮਹਾਰਾਜ ਨੂੰ ਪੀਰ ਬਣਾ ਲੈਂਦੇ, ਮਹਾਰਾਜ ਵੀ ਤੁਸੀਂ ਪੂਜਨੀਕ ਪੀਰ ਹੋ, ਗੁਰੂ ਹੋ ਜੀ। ਇਹ ਖੁਦਾਏ ਕੋ ਕਹੈ ਸਰੀਰ, ਨਾਲੇ ਇੱਕ ਦੂਸਰੇ ਨੂੰ ਕਹਿੰਦੇ ਵੀ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਰੀਰ ਹੈ ਤਾਂ ਖੁਦਾ ਹੀ ਹੈ, ਖੁਦਾ ਨੇ ਗੁਰੂ ਨਾਨਕ ਦਾ ਸਰੀਰ ਧਾਰਨ ਕੀਤਾ ਹੋਇਆ ਹੈ। ਆਏ ਮੁਰੀਦ ਹੋਏ ਬਹੁ ਤੁਰਕਾ, ਜਿਹੜੇ ਮੁਸਲਮਾਨ ਬਹੁਤ ਆ ਕੇ ਮਹਾਰਾਜ ਸਿੱਖ ਸਜ ਰਹੇ, ਸੇਵਕ ਬਣ ਰਹੇ। ਸੁਣ ਸੁਣ ਬਚਨ ਹਨ ਭਰਮ ਉਰਕਾ, ਗੁਰੂ ਮਹਾਰਾਜ ਦੇ ਮੁੱਖ ਦੇ ਬਚਨ ਸੁਣ ਸੁਣ ਕੇ ਹਿਰਦੇ ਦੇ ਜਿਹੜੇ ਭਰਮ ਭੁਲੇ ਕੇ ਉਹਨਾਂ ਨੂੰ ਨਾਸ ਕਰ ਰਹੇ। ਤਿਜ ਬਾਹਿਜ ਅਰ ਬੈਸ ਕਨੇਰੇ, ਮੁਸਲਮਾਨਾਂ ਤੋਂ ਬਗੈਰ ਬ੍ਰਾਹਮਣ ਵੀ ਤਰੀ ਵੀ ਹੋਰ ਬੈਸ ਜਾਤ ਦੇ ਬੇਅੰਤੀ। ਆਵਹਿ ਸੂਦਰ ਲਗਹਿ ਗੁਰ ਪੈਰੇ, ਜਿਹੜੇ ਸੂਦਰ ਲੋਕ ਹੈ ਉਹ ਵੀ ਆ ਕੇ ਮਹਾਰਾਜ ਦੇ ਚਰਨੀ ਲੱਗਦੇ ਹਨ। ਪਰਮ ਗਿਆਨ ਘਨ ਲਖ ਮਨ ਮਾਹੀ, ਮਨ ਵੇ ਜਾਣਦੇ ਆ ਵੀ ਗੁਰੂ ਨਾਨਕ ਸਾਹਿਬ ਜੀ ਤਾਂ ਮਹਾਨ ਹੀ ਕਰਕੇ ਇੱਕ ਰਸ ਗਿਆਨ ਵਾਲੇ ਹਨ। ਸੇਵਹਿ ਚਰਨ ਸ਼ਬਦ ਅਵਗਾਹੀ, ਮਹਾਰਾਜ ਦੇ ਚਰਨਾਂ ਦੀ ਸੇਵਾ ਕਰਦੇ ਨਾਲ ਨਾਲ ਜਿਹੜੇ ਬਾਣੀ ਦੇ ਸ਼ਬਦ ਉਹਨਾਂ ਦੀ ਵਿਚਾਰ ਵੀ ਕਰਦੇ ਹਨ। ਸੁਣਹਿ ਬਚਨ ਬੈਠੇ ਚਹੁ ਓਰੀ, ਮਹਾਰਾਜ ਦੇ ਬਚਨ ਸੁਣਨ ਵਾਸਤੇ ਚਾਰੇ ਤਰਫੀ ਬੈਠਦੇ ਹਨ। ਧਨ ਧਨ ਭਨਹੀ ਕਰ ਜੋਰੀ, ਮਹਾਰਾਜ ਬਚਨ ਸੁਣਾਉਂਦੇ ਹੈ ਸੁਣ ਕੇ ਧਨ ਜੀ ਧਨ ਕਹਿੰਦੇ, ਹੱਥ ਜੋੜਦੇ ਹਨ ਸਭ ਹੀ। ਸਤਿਗੁਰ ਬੀਚ ਬਿਰਾਜੈ ਐਸੇ, ਗੁਰੂ ਮਹਾਰਾਜ ਸਾਰਿਆਂ ਦੇ ਵਿੱਚ ਬੈਠੇ ਇਉਂ ਸਜਦੇ ਹਨ। ਉਡਗਨ ਬਿਖੈ ਚੰਦਰਮਾ ਜੈਸੇ, ਇਸ ਤਰ੍ਹਾਂ ਕਹਿੰਦੇ ਤਾਰਿਆਂ ਦੇ ਝੁੰਡ ਦੇ ਵਿੱਚ ਪੂਰਨਵਾਸੀ ਜਾਂ ਚੰਦਰਮਾ ਕਹਿੰਦੇ ਸਜਦਾ ਹੁੰਦਾ, ਪ੍ਰਕਾਸ਼ਦਾ ਹੁੰਦਾ ਹੈ। ਸਭ ਹਿੰਨਕੋ ਉਪਦੇਸ਼ ਬਤਾਵਾ, ਸਾਰਿਆਂ ਨੂੰ ਜਿਹੜੇ ਮੁਸਲਮਾਨ ਬ੍ਰਾਹਮਣ ਖੱਤਰੀ ਵੈਸੂਦਰ ਗੁਰਸਿੱਖ ਸਭ ਨੂੰ ਇਉਂ ਉਪਦੇਸ਼ ਕੀਤਾ ਹੈ। ਸੁਣੋ ਸਿੱਖ ਮਾਨੁਖ ਤਨ ਪਾਵਾ, ਕਹਿੰਦੇ ਵੀ ਸਿੱਖੋ ਸੁਣੋ, ਮਨੁੱਖ ਸਰੀਰ ਤੁਸੀਂ ਪ੍ਰਾਪਤ ਕੀਤਾ ਹੋਇਆ ਹੈ। ਦੁਰਲਭ ਆਹ ਅਮੋਲ ਪਦਾਰਥ, ਜਿਹੜਾ ਮਨੁੱਖ ਸਰੀਰ ਹੈ ਬਹੁਤ ਔਖੇ ਹੋਣ ਤੋਂ ਬਾਅਦ ਲੱਭਦਾ, ਇਸ ਕਰਕੇ ਦੁਰਲਭ ਹੈ, ਇਹ ਤਾਂ ਅਮੋਲਕ ਪਦਾਰਥ ਹੀ ਹੈ ਮਨੁੱਖਾ ਸਰੀਰ। ਨਿਜ ਸਰੂਪ ਲਖ ਕਰ ਹੋ ਸਕਾਰਥ, ਆਪਣਾ ਜਿਹੜਾ ਸਰੂਪ ਹੈ ਨਾ ਉਹ ਸਤ ਸਰੂਪ ਹੈ, ਸਰਚਿਤ ਆਨੰਦ ਸਰੂਪ, ਉਹਨੂੰ ਜਾਣ ਕੇ ਇਹ ਮਨੁੱਖਾ ਸਰੀਰ ਨੂੰ ਸਕਾਰਥ ਕਰ ਤੋ ਸਫਲ ਕਰ ਲਓ। ਵਿਸ਼ਿਆਂ ਸੁਖ ਸਭ ਜੋਨਨ ਮਾਹੀ, ਇਹ ਗੁਰਸਿੱਖ ਵੀ ਵਿਸ਼ਿਆਂ ਦੇ ਸੁਖ ਹੈ ਤਾਂ ਸਾਰੀਆਂ ਜੋਨਾਂ ਵਿੱਚ ਹੀ ਹਾਸਲ ਹੋ ਜਾਂਦੇ। ਇੱਕ ਵਿਚਾਰ ਨਰ ਤਨ ਬਿਨ ਨਾਹੀ, ਇੱਕ ਜਿਹੜੀ ਬ੍ਰਹਮ ਵਿਚਾਰ ਹੈ ਮਨੁੱਖਾ ਸਰੀਰ ਤੋਂ ਬਗੈਰ ਨਹੀਂ ਹੈ, ਮਨੁੱਖਾ ਸਰੀਰ ਵਿੱਚ ਬ੍ਰਹਮ ਵਿਚਾਰ ਕਰ ਸਕਦਾ, ਸੰਗਤ ਕਰ ਸਕਦਾ, ਬਾਣੀ ਪੜ੍ਹ ਸਕਦਾ, ਨਾਮ ਜਪ ਸਕਦਾ, ਪੁੰਨ ਰੂਪ ਕਰਮ ਕਰ ਸਕਦਾ, ਧਰਮ ਦੀ ਕਿਰਤ ਕਰਕੇ ਬਣ ਸਕ ਸਕਦਾ ਹੈ, ਬਖਸ਼ੀਸ਼ ਤੋਂ ਬਗੈਰ ਬਾਕੀ ਹੋਰ ਸਿਰਿਆਂ ਵਿੱਚ ਨਹੀਂ ਕੁਝ ਹੋ ਸਕਦਾ ਹੈ। ਉਰਮਹਿ ਇਸ ਬਿਦ ਕਰ ਹੋ ਵਿਚਾਰਨ। ਇਸ ਕਰਕੇ ਗੁਰਸਿੱਖੋ ਆਪੋ ਆਪਣੇ ਹਿਰਦਿਆਂ ਵਿੱਚ ਸਾਰੇ ਤੁਸੀਂ ਇਸ ਤਰ੍ਹਾਂ ਦਾ ਵਿਚਾਰ ਕਰ ਲਓ, ਕੋ ਮੈਂ ਹਾਂ ਕੋ ਜਗ ਕੋ ਕਾਰਨ, ਮੈਂ ਕੌਣ ਹਾਂ ਤੇ ਇਸੇ ਤਰ੍ਹਾਂ ਸੰਸਾਰ ਦਾ ਕਾਰਨ ਕੌਣ ਹੈ, ਸੰਸਾਰ ਨੂੰ ਕਮਾਉਣ ਵਾਲਾ ਕੌਣ ਹੈ ਤੇ ਮੈਂ ਕੀ ਹਾਂ। ਨਿਰਣੈ ਸਤਿਆ ਅਸਤਿਆ ਕਰੀਜੈ। ਇਸ ਤਰ੍ਹਾਂ ਬੈਠ ਕੇ ਵੀ ਸੰਸਾਰ ਵਿੱਚ ਸਤ ਵਸਤੂ ਕਿਹੜੀ ਹੈ, ਸਤ ਕਿਹੜੀ ਹੈ, ਇਹਦਾ ਵੀ ਨਿਰਣਾ ਕਰਿਆ ਕਰੋ। ਤਜਹੋ ਅਸਤਿਆ ਸਤਿਆ ਗਹਿ ਲੀਜੈ। ਜਿਹੜੀ ਅਸਤ ਵਸਤੂ ਝੂਠੀ ਵਸਤੂ ਨੂੰ ਛੱਡ ਦਿਓ, ਜਿਹੜੀ ਸਤ ਵਸਤੂ ਨੂੰ ਗ੍ਰਹਿਣ ਕਰ ਲਓ, ਉਹਨੂੰ ਧਾਰਨ ਕਰ ਲਓ। ਦੇਹਾਦਿਕ ਪ੍ਰਪੰਚ ਪਸਾਰਾ। ਜੇ ਤੁਸੀਂ ਕਹੋ ਕਿ ਸਾਨੂੰ ਤਾਂ ਪਤਾ ਨਹੀਂ ਚੱਲਦਾ ਵੀ ਸਤ ਵਸਤੂ ਕਿਹੜੀ ਅਸਤ ਝੂਠੀ ਕਿਹੜੀ ਹੈ, ਤਾਂ ਮਹਾਰਾਜ ਦੱਸਦੇ ਗੁਰਸਿੱਖੋ ਦੇ ਆਦਿ ਤੋਂ ਲੈ ਕੇ ਜਿੰਨਾ ਸੰਸਾਰ ਦਾ ਜਿੰਨਾ ਪ੍ਰਪੰਚ ਹੈ, ਜਿੰਨਾ ਸੰਸਾਰ ਦਾ ਖਲਾਰਾ ਪਸਾਰਾ ਹੈ, ਲਖੋ ਅਸਤਿਆ ਸਤ ਆਧਾਰ। ਇਹ ਸਾਰਾ ਕਹਿੰਦੇ ਸੰਸਾਰ ਦਾ ਖਲਾਰਾ ਜਿਹੜਾ ਜਾਣ ਲਓ ਇਹ ਅਸਤ ਹੈ, ਮੈਂ ਝੂਠਾ ਮੂਠਾ ਹੈ। ਜੇ ਕਿਸੇ ਕਹੋ ਵੀ ਇਹ ਮਹਾਰਾਜ ਸਤ ਰੂਪ ਕਰਕੇ ਜਾਣਿਆ ਜਾਂਦਾ, ਦਿਸਦਾ ਵੀ ਸੱਤ ਹੈ, ਕਹਿੰਦੇ ਸੱਤ ਦੇ ਆਧਾਰ ਹੈ, ਸੱਤ ਦੇ ਆਸਰੇ ਹੋਣ ਕਰਕੇ ਝੂਠਾ ਪਸਾਰਾ ਸੱਚਾ ਦਿਸ ਰਿਹਾ ਹੈ। ਸਾਚੀ ਹੋਤ ਜੇਵਰੀ ਜੈਸੇ। ਇਸ ਤਰ੍ਹਾਂ ਗੁਰਸਿੱਖੋ ਜਿਹੜੀ ਰੱਸੀ ਹੈ ਸੱਚੀ ਮੁੱਚੀ ਦੀ ਹੁੰਦੀ ਹੈ, ਭਾਵ ਸਹੀ ਹੁੰਦੀ ਹੈ ਰੱਸੀ। ਅਖੇਦ ਝੂਠੋ ਲੱਖ ਤੈਸੇ। ਉਹਦੇ ਆਸਰੇ ਕਰਕੇ ਕਹਿੰਦੇ ਜਿਹੜਾ ਝੂਠਾ ਸੱਪ ਜਾਏ ਨਾ, ਉਹ ਕਹਿੰਦੇ ਜਾਣਿਆ ਜਾਂਦਾ। ਜੇ ਸੱਚੀ ਮੁੱਚੀ ਰੱਸੀ ਨਾ ਹੋਵੇ ਫਿਰ ਤਾਂ ਨਹੀਂ ਉੱਥੇ ਝੂਠਾ ਜਿਹੜਾ ਸੱਚ ਜਾ ਦਿਸਦਾ ਹੈ। ਇਸ ਕਰਕੇ ਰੱਸੀ ਹੁੰਦੀ ਹੈ ਵਿੰਗੀ ਟੇਢੀ ਜਿਹੀ ਪਈ ਹੁੰਦੀ ਹੈ, ਤਾਂ ਭੁਲੇਖਾ ਸੱਪ ਦਾ ਪੈਂਦਾ ਹੈ। ਇਸ ਕਰਕੇ ਕਹਿੰਦੇ ਵੀ ਇਸ ਸੱਚ ਦੇ ਆਸਰੇ ਹੋਣ ਕੇ ਸੰਸਾਰ ਦਾ ਵੀ ਭੁਲੇਖਾ ਵੀ ਸੱਚਾ ਹੀ ਹੈ, ਇਹ ਝੂਠੇ ਸੱਪ ਵਾਂਗ ਐਵੇਂ ਹੀ ਹੈ। ਹੰਤਾ ਮਮਤਾ ਇਉਂ ਲੱਖ ਤਿਆਗੋ। ਇਸ ਤਰ੍ਹਾਂ ਕਹਿੰਦੇ ਵੀ ਸੰਸਾਰ ਝੂਠਾ, ਇਹਦੇ ਵਿੱਚੋਂ ਹੰਤਾ ਮਮਤਾ ਕਹਿੰਦੇ ਜਾਣ ਕੇ ਤੁਸੀਂ ਛੱਡ ਦਿਓ, ਮੈਂ ਮੇਰੀ ਛੱਡ ਦਿਓ। ਨਿਜ ਸਰੂਪ ਸਨਮੁਖ ਅਨੁਰਾਗੋ। ਜਿਹੜਾ ਆਪਣਾ ਸਰੂਪ ਹੈ ਸਤਸਿੰਘ ਦੇ, ਉਹਦੇ ਸਨਮੁਖ ਹੋ ਕੇ ਪ੍ਰੇਮੀ ਪਿਆਰੇ ਬਣੋ। ਭਰਮਾ ਵਰਤ ਤੇ ਨਿਕਸ ਉਤੰਗਾ। ਇਸ ਕਰਕੇ ਜਿਹੜੀ ਇਹ ਘੁੰਮਣ ਘੇਰੀ ਹੈ ਨਾ ਸੰਸਾਰ ਦੀ, ਇਹ ਤੋਂ ਕਹਿੰਦੇ ਤੁਸੀਂ ਨਿਕਲ ਕੇ ਉੱਚੇ ਥਾਂ ਤੇ। ਜਨਮ ਸਫਲ ਕਰ ਮਿਲ ਸਤ ਸੰਗ। ਸਤ ਸੰਗਤ ਵਿੱਚ ਮਿਲ ਕੇ ਆਪਣੇ ਮਨੁੱਖ ਜਨਮ ਨੂੰ ਸਫਲ ਕਰ ਲਓ। ਬਿਨ ਵਿਚਾਰ ਨਰ ਦੇਹ ਅਕਾਰਥ। ਬਿਨਾਂ ਆਤਮਾ ਸਰਜਿਤ ਅਨਸ ਰੂਪ ਦੀ ਵਿਚਾਰ ਕੀਤਿਆਂ ਮਨੁੱਖਾ ਦੇ ਜਿਹੜੀ ਧਾਰੀ ਐਵੇਂ ਨਿਸ਼ਫਲ ਹੈ, ਬਿਆਰਥ ਹੈ। ਨਾਮ ਸਿਮਰ ਜੇ ਲਹਿ ਨ ਪਰਮਾਰਥ। ਇਹ ਮਨੁੱਖ ਸਰੀਰ ਰਾਹੀਂ ਵਾਹਿਗੁਰੂ ਨਾਮ ਸਿਮਰ ਕੇ ਪਰਮਾਰਥ ਦੀ ਪ੍ਰਾਪਤੀ ਨਹੀਂ ਲੈਂਦਾ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰਦਾ ਹੈ, ਜਾਂ ਪਰਮਾਰਥ ਜਿਹੜਾ ਪਰਮ ਅਰਥ ਹੈ ਗਿਆਨ ਹੈ ਉਹੀ ਨਹੀਂ ਪ੍ਰਾਪਤ ਕਰਦਾ ਹੈ। ਨਿਫਲ ਹੋਤ ਦੁੱਖ ਕੋ ਅਧਿਕਾਰੀ। ਫੇਰ ਤਾਂ ਕਹਿੰਦੇ ਜੀ ਮਨੁੱਖਾਂ ਦੇ ਨਿਸ਼ਫਲ ਹੋ ਜਾਂਦੀ ਹੈ, ਦੁੱਖਾਂ ਦਾ ਅਧਿਕਾਰੀ ਹੋ ਜਾਂਦੀ, ਦੁੱਖ ਭੋਗਣ ਵਾਲੀ ਹੋ ਜਾਂਦੀ ਹੈ। ਤਿੰਨ ਅਵਸਥਾ ਰਹਿ ਅਵਿਚਾਰੀ। ਇਹ ਮਨੁੱਖਾ ਸਰੀਰ ਦੀਆਂ ਜਿਹੜੀਆਂ ਤਿੰਨ ਅਵਸਥਾ ਹੈ, ਕਹਿੰਦੇ ਜੇ ਵਿਚਾਰ ਤੋਂ ਰਹੇ ਤਾਂ ਫਿਰ ਐਵੇਂ ਦੁੱਖਾਂ ਦੀ ਅਧਿਕਾਰ ਹੈ, ਦੁੱਖਾਂ ਦੀ ਹੱਕਦਾਰੀ ਹੈ। ਨਿਕਸਤ ਜੋਨ ਅਧਿਕ ਦੁੱਖ ਪਾਵਾ। ਦੇਖ ਲੋ ਜਦੋਂ ਇਹ ਕਹਿੰਦੇ ਮਾਤਾ ਦੇ ਪੇਟ ਰਾਹੀਂ ਬਾਹਰ ਪੈਦਾ ਹੁੰਦਾ, ਬਾਹਰ ਸਰੀਰ ਆਉਂਦਾ, ਉਦੋਂ ਬੜਾ ਦੁੱਖੇ ਪਾਉਂਦਾ ਹੈ। ਵਹਿਰ ਤਨਕ ਧਰ ਪੁੰਨ ਆਵ। ਵਹਿਰ ਤਨਕ ਤਨ ਧਰ ਪੁੰਨ ਆਵਾ। ਜਦੋਂ ਮਾਤਾ ਦੇ ਪੇਟ ਵਿੱਚੋਂ ਇੱਕ ਛੋਟਾ ਜਿਹਾ ਸਰੀਰ ਜਿਹਾ ਧਾਰਨ ਕਰਕੇ ਬਾਹਰ ਆਉਂਦਾ ਹੈ। ਬਲ ਬਿਹੀਨ ਮੂਰਖਤਾ ਭਾਰੀ। ਉਸ ਵੇਲੇ ਕਹਿੰਦੇ ਬਲ ਤੋਂ ਬਿਨਾਂ ਹੁੰਦਾ ਭਾਰੀ, ਇਹਦੇ ਕੋਲੇ ਮੂਰਖਤਾ ਹੀ ਹੁੰਦੀ, ਬਹੁਤ ਬੇਸਮਝ ਹੁੰਦਾ ਇਹ ਬੱਚਾ। ਗ੍ਰਹਿ ਕ੍ਰਿਤ ਕਰਤ ਗੇਰ ਮਹਿਤਾਰੀ। ਫਿਰ ਮਾਂ ਵੀ ਕਹਿੰਦੇ ਇਹਨੂੰ ਤੰਗੀ ਕਰਦੀ ਹੈ, ਘਰ ਦੇ ਵਿੱਚ ਇਹਨੂੰ ਇਕੱਲੇ ਨੂੰ ਸਿੱਟ ਕੇ ਨਾ ਤੇ ਆਪਣਾ ਘਰ ਦਾ ਕੰਮ ਧੰਦਾ ਕਰੀ ਜਾਂਦੀ ਹੈ, ਰੋਈ ਪਿੱਟੀ ਜਾਂਦਾ ਹੈ। ਦੋਹਰਾ ਬਾਲ ਅਵਸਥਾ ਕੇ ਵਿਖੇ। ਇਸ ਕਰਕੇ ਗੁਰਸਿੱਖੋ ਜਿਹੜੀ ਬਾਲਕ ਉਮਰ ਆ ਉਹਦੇ ਵਿੱਚ ਇਹਤੇ ਹੋਤ ਵਿਕਾਰ, ਕਹਿੰਦੇ ਬੱਚੇ ਨੂੰ ਦੁੱਖ ਹੁੰਦੇ ਹਨ, ਭਰਾਤ ਜਲਨਤਾ ਚਪਲਤਾ। ਇੱਕ ਤਾਂ ਬਚਪਣੇ ਕਰਕੇ ਬਹੁਤ ਕਹਿੰਦੀ ਭ੍ਰਾਂਤੀ ਹੁੰਦੀ ਹੈ, ਬੜੀ ਮੂਰਖਤਾ ਹੁੰਦੀ ਹੈ, ਵੀ ਬਹੁਤ ਬੇਸਮਝ ਹੁੰਦਾ ਹੈ, ਇਹੋ ਜਿਹੀਆਂ ਬੇਸਮਝਾਂ ਵਾਲੀਆਂ ਮੂਰਖਾਂ ਵਾਲੀਆਂ ਗੱਲਾਂ ਕਰਦਾ। ਮਹਾਂਮੂਰਖ ਵੀ ਨਹੀਂ ਕੋਈ ਕਰਦਾ, ਅੰਧ ਘੋਰ ਵੀ ਨਹੀਂ ਕਰਦਾ, ਉਦੋਂ ਵੀ ਗਾਂਹ ਲੰਘ ਜਾਂਦਾ ਇਹ ਬਚਪਣੇ ਵਿੱਚ। ਉਹ ਜਿਵੇਂ ਕਹਿੰਦੇ ਉਹ ਕਿਸੇ ਦਾ ਬੱਚਾ ਮੂਰਖ ਜਾਂ ਬਹੁਤਾ ਰੋਈ ਪੁੱਟੀ ਜਾਏ, ਬਹੁਤਾ ਜਿੱਦ ਕਰੀ ਜਾਏ, ਕੁਛ ਸਿਆਣਾ ਆ ਗਿਆ ਕਹਿੰਦੇ ਉਹ ਬੱਚੇ ਨੂੰ ਬੁਰਾਓ, ਕਹਿੰਦੇ ਵੀ ਅਸੀਂ ਤਾਂ ਹੰਬ ਗਏ ਇਹਨੂੰ, ਇਹ ਨਹੀਂ ਹਟਦਾ ਰੋਣੋ। ਕਹਿੰਦੇ ਇਹ ਕੰਕੀ ਗੱਲ ਹੈ, ਕਹਿੰਦੇ ਐਡਾ ਇਹ ਮੂਰਖ ਜਿਹਦੀਆ ਹੈ ਅਤੇ ਗੱਲਾਂ ਹੀ ਸਾਰੀਆਂ ਪੁੱਟੀਆਂ ਕਰਦਾ ਇਹ, ਕਹਿੰਦੇ ਜੋ ਕਹਿੰਦਾ ਦੇਈ ਜੋ ਐਵੇਂ ਰਹੂਗਾ, ਕਹਿੰਦੇ ਲੈ ਤੂੰ ਕਰ ਲਾ ਬਰਾ ਲਾ। ਉਹਨੇ ਗੋਦ ਵਿੱਚ ਚੁੱਕ ਲਿਆ, ਕਹਿੰਦੇ ਵੀ ਦੱਸ ਕੀ ਲੈਣਾ ਹੈ, ਮੈਂ ਦਊਂਗਾ, ਰੋਣਾ ਨਹੀਂ। ਅਤੇ ਉਹ ਇਸ਼ਾਰਾ ਜਿਹਾ ਕੀਤਾ ਵੀ ਉਹ ਸਾਹਮਣੇ ਛੋਟੀਆਂ ਛੋਟੀਆਂ ਜਿਹੀਆਂ ਮੱਗੀਆਂ ਜਿਹੀਆਂ ਪਈਆਂ, ਕੁੱਜੀਆਂ ਜਿਹੀਆਂ ਪਈਆਂ ਸੀ, ਅਤੇ ਉਹ ਕਹਿੰਦਾ ਇਹ ਦਿਓ। ਉਹਨੇ ਚੁੱਕ ਕੇ ਉਹ ਮੱਗੀਆਂ ਜਿਹੀਆਂ ਖਵਾ ਤੀਆਂ। ਇਹਨਾਂ ਨੂੰ ਕਹਿੰਦੇ ਉਹ ਫਿਰ ਇੱਕ ਖਿਡੌਣੇ ਜੇ ਵੇਚਣ ਵਾਲਾ ਲੈ ਆਏ, ਉਹਨਾਂ ਨੂੰ ਇਸ਼ਾਰਾ ਕਰਦਾ ਵੀ ਇਹ ਖਰੀਦ ਕੇ ਦੇ। ਉਹਨੇ ਉਹ ਖਿਡੌਣੇ ਜੇ ਖਰੀਦ ਕੇ ਦੇ, ਉਹਨਾਂ ਵਿੱਚ ਇੱਕ ਹਾਥੀ ਜਿਹਾ ਵੱਡਾ ਸਾਰਾ ਸੀ, ਮਿੱਟੀ ਦਾ ਬਣਿਆ ਹੋਇਆ। ਫਿਰ ਲੱਗ ਗਿਆ ਰੋਣ, ਕਹਿੰਦੇ ਵੀ ਹੁਣ ਤੈਨੂੰ ਹਾਥੀ ਲੈ ਤਾ, ਖਿਡੌਣੇ ਲੈ ਤੇ ਹੈ, ਕੁੱਜੀ ਲੈ ਤੀ, ਹੁਣ ਕਿਉਂ ਰੋਣਾ? ਕਹਿੰਦਾ ਇਸ ਲਈ ਰੋਣਾ ਵੀ ਇਹਦੇ ਵਿੱਚ ਹਾਥੀ ਪਾ ਕੇ ਤੇ ਕੁੱਜੀ 'ਚ ਮੂਰਖਾਂ ਦੇ ਵਿੱਚ ਕਿਹਾ ਕੁੱਜੀ ਵਿਛਾਤੀ, ਕਹਿੰਦਾ ਫਿਰ ਮੈਂ ਰੋਣਾ ਨਹੀਂ ਹਟਦਾ। ਕਹਿੰਦੇ ਚਲੋ ਇਹ ਤੋੜ ਭੰਨ ਕੇ ਪਾ ਦਿੰਦੇ ਹਾਂ। ਫਿਰ ਕੁੱਜੀ ਜੀ ਆ, ਕਹਿੰਦਾ ਤਾਂ ਨੂੰ ਕਸੂਰ ਜੀ ਬੱਲੀਆਂ ਕਰਕੇ ਅੰਗਲ, ਕਹਿੰਦਾ ਉਹਨੂੰ ਫੜ ਕੇ ਲਿਆਓ ਅਤੇ ਇਹਦੇ ਵਿੱਚ ਪਾਓ। ਕਹਿੰਦੇ ਗੱਲਾਂ ਹੀ ਸਾਰੀਆਂ ਪੁੱਠੀਆਂ, ਸੂਰਜ ਕਿਹੜਾ ਲਿਆਓ, ਕੁੱਜੀ 'ਚ ਕਿਹੜਾ ਪਾਓ, ਕਹਿੰਦੇ ਮਹਾਂਮੂਰਖ ਹੈ ਬੱਚਾ। ਸੋ ਮਹਾਰਾਜ ਕਹਿੰਦੇ ਵੀ ਉਸ ਉਮਰ ਵਿੱਚ ਬੱਚੇਪੁਣੇ ਵਿੱਚ ਬਹੁਤ ਮੂਰਖ ਹੁੰਦਾ ਇਹ, ਅੰਧ ਘੋਰ ਮੂਰਖ ਤੋਂ ਵੀ ਅੱਗੇ ਲੰਘਿਆ, ਬਹੁਤ ਜਿਦੀਆ ਹੱਠਾ ਹੁੰਦਾ ਤੇ ਦੁਖੀ ਹੋਈ ਜਾਂਦਾ ਹੈ, ਚਲਨਤਾ ਚਪਲਤਾ। ਫਿਰ ਕਹਿੰਦੇ ਸਾੜਾ ਬਹੁਤ ਹੁੰਦਾ, ਸੜਦਾ ਬਹੁਤ ਹੁੰਦਾ ਹੈ, ਚੰਚਲਤਾ ਬਹੁਤ ਹੁੰਦੀ ਹੈ, ਇਸ ਤਰ੍ਹਾਂ ਇਹ ਬਸ ਬਾਂਦਰ ਨੂੰ ਟੱਪਦੇ ਹੀ ਰਹਿੰਦਾ, ਕਿਤੇ ਨਹੀਂ ਟਿਕਦਾ ਹੈ। ਇਛ ਦੀਨਤਾ ਤਾਰ, ਤਰ੍ਹਾਂ ਤਰ੍ਹਾਂ ਦੀ ਇੱਛਾ ਹੁੰਦੀ ਹੈ ਵੀ ਆਹ ਵੀ ਮੈਂ ਲੈ ਲਾਂ, ਆਹ ਵੀ ਲੈ ਲਾਂ, ਆਹ ਵੀ ਖਾ ਲਾਂ, ਇਸ ਤਰ੍ਹਾਂ ਕਹਿੰਦੇ ਬੜੀ ਫਿਰ ਦੀਨਤਾ ਦੀ ਧਾਰਦਾ ਹੈ, ਆਈ ਨਿਮਾਣਾ ਜਿਹਾ ਬਹੁਤ ਹੁੰਦਾ ਹੈ। ਚੌਪਈ ਪ੍ਰਥਮ ਅਸ਼ਕਤ ਜਾਨੀਏ ਐਸੇ, ਮਹਾਰਾਜ ਕਹਿੰਦੇ ਬਚਪਨੇ ਵਿੱਚ ਪਹਿਲਾਂ ਤਾਂ ਕਹਿੰਦੇ ਅਸ਼ਕਤ ਸੀ, ਸ਼ਕਤੀ ਤੋਂ ਰਹਿਤ ਨਮਜੋਰ ਲਿਜਾ ਜਾ ਤਾਂ ਇਉਂ ਜਾਣ ਲਓ, ਪਸ਼ੂ ਨਕ੍ਰਿਤ ਹੋਤ ਹੈ ਜੈਸੇ। ਬਚਪਨੇ ਵਿੱਚ ਕਹਿੰਦੇ ਹੱਥ ਪੈਰ ਦੇ ਵਿੱਚ ਬਲ ਹੀ ਹੁੰਦਾ, ਕਿਸੇ ਤਰ੍ਹਾਂ ਦਾ ਕੰਮ ਨਹੀਂ ਇਹ ਤੋਂ ਹੁੰਦਾ ਹੈ, ਰੁੜ ਰੁੜ ਕੇ ਇੱਧਰ ਉੱਧਰ ਨੂੰ ਜਾਂਦਾ ਹੈ। ਹੁਣ ਮੂਰਖ ਕੱਛ ਸਮਝ ਨਾ ਸਕਈ, ਫਿਰ ਇੰਨਾ ਮਹਾਂਮੂਰਖ ਹੁੰਦਾ ਕਹਿੰਦੇ ਸਮਝਾਇਆ ਹੋਇਆ ਇਹ ਸਮਝ ਨਹੀਂ ਸਕਦਾ ਹੈ। ਭਰਮ ਭਰਿਓ ਅਨ ਅਨ ਤੱਕੋ ਤੱਕਈ, ਇੰਨਾ ਭਰਮ ਭੁਲੇਖੇ ਵਿੱਚ ਭਰਿਆ ਹੁੰਦਾ ਹੈ, ਕਹਿੰਦੇ ਹੋਰ ਲੀਆਂ ਚੀਜ਼ਾਂ ਨੂੰ ਹੋਰ ਹੀ ਤੱਕੀ ਜਾਂਦਾ ਹੈ। ਬਹੁਰ ਜਲਨਤਾ ਜੋ ਕੁਛ ਚਾਹੀ, ਫਿਰ ਜਿਹੜਾ ਕਹਿੰਦੇ ਅੰਦਰ ਸਾੜਾ ਹੁੰਦਾ ਜੋ ਇਹ ਕੁਝ ਚਾਹੁੰਦਾ ਹੁੰਦਾ, ਜਲਤ ਰਹਿਤ ਸੋ ਪਾਵਤ ਨਾਹੀ, ਜਦੋਂ ਮਿਲਦਾ ਨਹੀਂ ਹੈ ਫਿਰ ਨਾ ਪਾਉਣ ਕਰਕੇ ਐਵੇਂ ਸੜਦਾ ਮਚਦਾ ਰਹਿੰਦਾ ਹੈ। ਕੱਪ ਇੱਕ ਥਲ ਥਿਰ ਰਹਿ ਨਾ ਸਕਤ, ਚੰਚਲ ਐਸਾ ਹੁੰਦਾ ਜਿਵੇਂ ਕਹਿੰਦੇ ਬਾਂਦਰ ਇੱਕ ਥਾਂ ਕਹਿੰਦੇ ਟਿਕ ਕੇ ਨਹੀਂ ਰਹਿੰਦਾ, ਟੱਪੀ ਜਾਂਦਾ ਹੁੰਦਾ ਹੈ। ਤਿਉਂ ਨਹਿ ਠਹਿਰ ਚੰਚਲਤਾ ਅਸ, ਇੰਨਾ ਕਹਿੰਦੇ ਬਾਂਦਰ ਵਾਂਗੂ ਚੰਚਲ ਹੁੰਦਾ ਇੱਕ ਥਾਂ ਟਿਕ ਕੇ ਨਹੀਂ ਇਹ ਬਹਿੰਦਾ ਹੈ। ਮਾਂ ਪਿਓ ਦੀ ਬਾਹ ਪੇਸ਼ ਪੂਰੀ ਇਹ ਪੂਰਾ ਜ਼ੋਰ ਲਵਾ ਦਿੰਦਾ ਹੈ। ਇੱਛਾ ਸਦਾ ਪਦਾਰਥ ਕੇਰੀ, ਫਿਰ ਇਹਨੂੰ ਕਹਿੰਦੇ ਬਚਪਨੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾਣ ਦੀ ਇੱਛਾ ਹੁੰਦੀ, ਜੋ ਦੇਖੂ ਕੋ ਮੈਨੂੰ ਦੋ ਮੈਨੂੰ ਖਵਾਓ ਜੀ ਛੇਤੀ ਦੇ ਕੇ, ਹੋਤ ਦੀਨਤਾ ਸਭ ਨੇ ਅਗੇਰੀ। ਫਿਰ ਇਸੇ ਤਰ੍ਹਾਂ ਸਾਰਿਆਂ ਦੇ ਅੱਗੇ ਬੜਾ ਆਇਨ ਮਾਣਾ ਜਿਹਾ ਹੁੰਦਾ ਹੈ। ਮੂੜ ਗੁੰਗ ਅਪਵਿੱਤਰ ਰਹਾਈ, ਹਮੇਸ਼ਾ ਕਹਿੰਦੇ ਮੂਰਖ ਬਣਿਆ ਰਹਿੰਦਾ, ਗੁੰਗਾ ਜਾਂ ਜਵਾਨ ਤੋਂ ਬੋਲ ਨਹੀਂ ਰਹਿੰਦਾ, ਅਪਵਿੱਤਰ ਰਹਿੰਦਾ, ਗੰਦਾ ਰਹਿੰਦਾ ਹੈ। ਪਾਂਛਤ ਵਸਤ ਨਾ ਉੱਚਰ ਸਕਾਈ, ਜਿਹੜੀ ਵਸਤੂ ਕਹਿੰਦੇ ਖਾਣੀ ਚਾਹੁੰਦਾ ਲੈਣੀ ਚਾਹੁੰਦਾ, ਇਹ ਉਚਾਰ ਨਹੀਂ ਕਰ ਸਕਦਾ, ਦੱਸ ਕੇ ਲੈ ਨਹੀਂ ਸਕਦਾ, ਬੋਲ ਨਹੀਂ ਸਕਦਾ ਹੁੰਦਾ। ਮਾਤ ਪਿਤਾ ਕੋ ਭੈ ਨਿਤ ਰਹੇ, ਬਾਕੀ ਜਦੋਂ ਫਿਰ ਕਹਿੰਦੇ ਨਹੀਂ ਸੂਰਤ ਆਉਂਦਾ, ਮਾਂ ਪਿਓ ਫਿਰ ਥੱਪੜ ਮਾਰਦੇ ਇਹਨੂੰ, ਲਾਉਂਦੇ ਚਾਟਾ ਛਕਾਉਂਦੇ, ਫਿਰ ਉਹਦਾ ਕਹਿੰਦੇ ਡਰ ਵਿੱਚ ਰਹਿੰਦਾ ਵੀ ਕਿਤੇ ਮਾਰਨਾ ਇਹ। ਖਿਨ ਖਿਨ ਬਿਨੈ ਅਨਾਦਰ ਲਹਿ, ਹਾਂ ਥੋੜੇ ਥੋੜੇ ਸਮੇਂ ਵਿੱਚ ਬੜਾ ਤਿਰਸਾਰ ਜਾਂ ਨਰਾਦਰ ਜਾ ਲੈਂਦਾ, ਜਦੋਂ ਨਹੀਂ ਇੱਕ ਮੰਦਾ ਫਿਰ ਉਦੋਂ ਸੇਵਾ ਟਹਿਲੀ ਦੀ ਕਰੀ ਦਿੰਦੇ ਹਨ ਉਹ। ਜੋ ਕੂਕਰ ਦੁਆਰਨ ਕੋ ਜਾਈ, ਹਾਂ ਜਿਸ ਤਰ੍ਹਾਂ ਕਹਿੰਦੇ ਕੁੱਤਾ ਦਰਵਾਜੇ ਦਰਵਾਜੇ ਅੱਗੇ ਤੁਰਦਾ ਫਿਰਦਾ ਘੁੰਮਦਾ ਫਿਰਦਾ ਹੁੰਦਾ ਹੈ, ਬਾਰ ਬਾਰ ਅਪਮਾਨਹਿ ਪਾਈ, ਉਹ ਜਿੱਥੇ ਕਿੱਥੇ ਕੁੱਤਾ ਜਾਂਦਾ ਉੱਥੇ ਨਰਾਦਰ ਪਾਉਂਦਾ, ਉੱਥੇ ਸੋਟੀ ਮਾਰਦੇ ਹੁੰਦੇ। ਇਸੇ ਤਰ੍ਹਾਂ ਇਹਦੀ ਹਾਲਤ ਹੁੰਦੀ ਬਚਪਨੇ ਵਿੱਚ, ਜਦੋਂ ਬਹੁਤਾ ਚੰਚਲ ਭਲਾ ਮੂਰਖ ਜਿਹਾ ਕਰਦਾ ਉਹ ਵੀ ਤੋ ਥੱਪੜ ਰੱਖ ਹੀ ਦਿੰਦੇ। ਬਾਲ ਅਵਸਥਾ ਅਸ ਦੁੱਖ ਖਾਨੀ, ਹਾਂ ਇਸ ਤਰ੍ਹਾਂ ਬਾਲ ਕੁਮਰਾ ਵਿੱਚ ਕਹਿੰਦੇ ਜਿਹੜੀ ਉਮਰ ਹੈ ਨਾ ਤੇ ਦੁੱਖਾਂ ਦੀ ਖਾਣ ਹੈ, ਆਂਢ ਗੁਆਂਢ ਤੋਂ ਵੀ ਕੁੱਟ ਪੈਂਦੀ ਇਸਦੇ ਜਦੋਂ ਪੁੱਠੇ ਕੰਮ ਕਰਦਾ। ਜਿਸ ਮੈਂ ਸੁੱਖ ਕੀ ਰੰਜ ਨ ਜਾਣੀ, ਇਸ ਬਾਲ ਕੁਮਰਾ ਵਿੱਚ ਕਹਿੰਦੇ ਬਹੁਤੀ ਤਾਂ ਕਹਿੰਦੇ ਕੀ ਅਰਥੀ ਮਾਤਰ ਵੀ ਕੋਈ ਸੁੱਖ ਨਹੀਂ ਹੈ, ਤਾਂ ਤੇ ਸਿਮਰਨ ਸ੍ਰੀ ਕਰਤਾਰਾ। ਇਸ ਕਰਕੇ ਗੁਰਸਿੱਖੋ ਜਿਹੜਾ ਵਾਹਿਗੁਰੂ ਕਰਤਾਰ ਦਾ ਭਜਨ ਸਿਮਰਨ ਕਰਨਾ ਹੈ, ਨਰ ਤਨ ਧਰ ਕੇ ਕਰੋ ਉਧਾਰਾ, ਇਹ ਮਨੁੱਖਾ ਸਰੀਰ ਧਾਰਨ ਕਰਕੇ ਇਹਨੂੰ ਸਹਿਤ ਇਹਨੂੰ ਦੁੱਖਾਂ ਤੋਂ ਖਹਿੜਾ ਛੁਡਾਵੇ, ਬਚਪਨਾ ਆਏ ਨਾ ਤੇ ਦੁੱਖ ਭੋਗੀਏ ਨਾ, ਇਹ ਔਖੇ ਨਾ ਹੋਈਏ। ਪਹਿਰੋ ਜੁਵਾ ਅਵਸਥਾ ਪਾਈ, ਚਲੋ ਕਹਿੰਦੇ ਇਸ ਤਰ੍ਹਾਂ ਦੁੱਖ ਭੋਗਦੇ ਆ ਔਖੇ ਹੁੰਦੇ ਆ, ਮੁਬਾਲਕ ਉਮਰਾ ਲੰਘ ਜਾਂਦੀ, ਜਦੋਂ ਕਹਿੰਦੇ ਜਵਾਨ ਅਵਸਥਾ ਹੋ ਜਾ ਪਾ ਲੈਂਦਾ, ਜਵਾਨ ਜਵਾਨ ਹੋ ਜਾਂਦਾ ਹੈ। ਕਾਮ ਪਿਸਾਚ ਲੱਗ ਹੈ ਤਾਂ ਜਦੋਂ ਕਹਿੰਦੇ ਦੌੜ ਕੇ ਕਾਮ ਰੂਪੀ ਜਿਹੜਾ ਭੂਤ ਨਾ ਉਹ ਆ ਕੇ ਇਹਨੂੰ ਚਿੰਬੜ ਜਾਂਦਾ ਹੈ। ਫਿਰੇ ਉਸ ਰੋਜ ਚਿੱਤ ਬਹੁ ਭਾਂਤੀ, ਜਿਹੜਾ ਬਹੁਤ ਤਰ੍ਹਾਂ ਕਹਿੰਦੇ ਕਵਲ ਵਾਂਗ ਖਿੜ ਜਾਂਦਾ ਹੈ। ਇੱਛ ਪੰਖਰੀ ਜਿਹ ਬਿਗ ਸਾਤੀ, ਹਾਂ ਕਹਿੰਦੇ ਤਰ੍ਹਾਂ ਤਰ੍ਹਾਂ ਦੀਆਂ ਇੱਛਾ ਵਾਸ਼ਨਾ ਰੂਪੀਏ ਪੰਖੜੀਆਂ ਜਿਹੀਆਂ ਖਿੜ ਜਾਂਦੀਆਂ, ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾ ਪੈਦਾ ਹੋ ਜਾਂਦੀਆਂ ਹਨ। ਜੋ ਨਿਰਧਨੀ ਧਨੀ ਕੇ ਪਾਸਾ, ਇਸ ਤਰ੍ਹਾਂ ਕਹਿੰਦੇ ਜਿਹੜਾ ਤੰਤੋ ਰਹਿਤ ਹੈ ਉਹ ਧਨੀ ਦੇ ਕੋਲ, ਕਰ ਹੈ ਸਥਿਤੀ ਧਾਰ ਉਰ ਆਸਾ, ਕੋਈ ਧੰਦੀ ਆਸਾ ਜੀ ਰੱਖ ਕੇ ਗਰੀਬ ਜਿਹੜਾ ਪੁਰਸ਼ ਹੈ ਧਨੀ ਦੇ ਕੋਲ ਕਹਿੰਦੇ ਜਾ ਕੇ ਟਿਕਦਾ ਹੈ। ਜੋ ਪਿਖ ਜੁਵਾ ਜੋ ਸਰਬ ਵਿਕਾਰਾ, ਇਸੇ ਕਹਿੰਦੇ ਜਵਾਨ ਅਵਸਥਾ ਦੇ ਕੇ ਜਿੰਨੇ ਕਹਿੰਦੇ ਮਾੜੇ ਵਿਕਾਰ ਹਨ, ਆਏ ਸਥਿਤ ਹੈ ਨਰਨ ਮਝਾਰਾ, ਸਾਰੇ ਆ ਕੇ ਮਨੁੱਖ ਜਵਾਨ ਸਰੀਰ ਦੇ ਵਿੱਚ ਟਿਕ ਜਾਂਦੇ। ਕਾਮ ਪਿਸਾਚ ਲੱਗਿਓ ਇਸ ਤਾਈਂ, ਇਸ ਕਹਿੰਦੇ ਜਵਾਨ ਦੇ ਜਵਾਨੇ ਜਵਾਨੀ ਵਾਲੇ ਪੁਰਸ਼ ਦੇ ਤਾਈਂ ਕਾਮ ਰੂਪੀ ਜਿਹੜਾ ਪਿਸਾਚ ਹੈ, ਮਾਸ ਖਾਣਾ ਹੈ, ਬੇਤਾਲ ਹੈ ਜਾਂ ਭੂਤ ਹੈ, ਆ ਲੱਗਦਾ ਆ ਚਿੰਬੜਦਾ ਹੈ। ਨਰ ਗਰਤ ਮਹਿ ਦੇ ਡਿਗਾਈ, ਇਸ ਕਰਕੇ ਜਿਹੜਾ ਕਾਮ ਰੂਪੀ ਭੂਤ ਨਾ ਐਸਾ ਇਹਨੂੰ ਬੇਹੋਸ਼ ਦਿੰਦਾ, ਸਰੀਰ ਟੋਏ ਵਿੱਚ ਇਹਨੂੰ ਸਿੱਟ ਦਿੰਦਾ ਹੈ। ਇਸ ਮਹਿ ਪਰੇ ਉਹ ਮਹਾਂ ਦੁੱਖ ਪਾਵੇ, ਤ੍ਰੀਮਤ ਰੂਪ ਟੋਏ ਵਿੱਚ ਡਿੱਗਿਆ ਹੋਇਆ ਬੜਾ ਫਿਰ ਦੁੱਖ ਪਾਉਂਦਾ ਹੈ। ਨਿਕਸਿਓ ਜਾਏ ਨਾ ਜਨਮ ਗਵਾਵੇ, ਇਸ ਤ੍ਰੀਮਤ ਰੂਪੀ ਟੋਏ ਵਿੱਚੋਂ ਨਿਕਲਿਆ ਨਹੀਂ ਜਾਂਦਾ ਉੱਥੇ ਦੁੱਖ ਪਾਉਂਦਾ ਹੈ। ਨਿਵਕਾਮ ਸਵਾਦ ਕਾਰਨ ਕੋਟ ਦਿਨ ਦੁੱਖ ਵਾਲਾ ਵਾਲੀ ਗੱਲ ਹੋ ਜਾਂਦੀ ਸ਼ੁਰੂ। ਜਿਨ ਭੋਗੋ ਕੋ ਸੁੱਖ ਲੱਖ ਭੋਗੇ, ਜਿਨ੍ਹਾਂ ਨੂੰ ਕਹਿੰਦੇ ਪਦਾਰਥਾਂ ਨੂੰ ਸੁਖ ਜਾਣ ਕਰਕੇ ਇਹਨਾਂ ਵਿਸ਼ਿਆਂ ਨੂੰ ਭੋਗਿਆ ਸੀ। ਸੋ ਸਭ ਦੁੱਖ ਕੋ ਕਾਰਨ ਸੋ ਗਏ। ਇਹਨੂੰ ਕਹਿੰਦੇ ਦੁੱਖਾਂ ਦਾ ਕਾਰਨ ਬਣਦੇ ਹੈ ਤੇ ਸੋਗ ਦਾ ਕਾਰਨ ਬਣਦੇ ਹੈ। ਭੋਗੋਂ ਤਾਂ ਰੋਗੋਂ ਵਾਲੀ ਗੱਲ ਹੋ ਜਾਂਦੀ ਹੈ। ਜੋ ਕੰਚਨ ਘੱਟ ਬਿਖ ਕੋ ਪੂਰਾ। ਇਸ ਤਰ੍ਹਾਂ ਕਹਿੰਦੇ ਕੋਈ ਸੋਨੇ ਦਾ ਕੜਾ ਹੋਵੇ, ਮੂੰਹ ਤੱਕ ਕਹਿੰਦੇ ਵਿਉਹ ਤੱਕ ਭਰਿਆ ਹੋਵੇ। ਕਰੇ ਪਾਨ ਪਿਖ ਕੈ ਤੇ ਹਰੂਰਾ। ਇਹ ਵੀ ਸੋਨੇ ਦਾ ਕੜਾ ਹੈ, ਸ਼ਾਇਦ ਇਹਦੇ ਵੀ ਸੋਹਣੀ ਕੋਈ ਵਸਤੂ ਭਰੀ ਹੋਈ, ਸੋਹਣੀ ਜਾਣ ਕੇ ਉਹ ਕਹਿੰਦੇ ਪੀ ਲਵੇ ਸੋਹਣੇ ਸੋਨੇ ਦੇ ਘੜੇ ਵਿੱਚੋਂ ਵਿਉਹ। ਤੋ ਵਿਚਾਰ ਬਿਨ ਸੁੰਦਰ ਨਾਰੀ। ਇਸੇ ਤਰ੍ਹਾਂ ਬਿਨਾਂ ਕਹਿੰਦੇ ਸ੍ਰੇਸ਼ਟ ਵਿਚਾਰ ਤੋਂ ਜਿਹੜੀ ਸੁੰਦਰ ਤ੍ਰੀਮਤ ਜੀ ਹੈ, ਭੋਗੇ ਹੋਏ ਅਧੀਨ ਦੁਖਕਾਰੀ। ਕਹਿੰਦੇ ਅਧੀਨ ਹੋ ਕੇ ਦੁੱਖ ਭੋਗਦਾ ਹੈ, ਸੰਬੰਧ ਕਰਦਾ ਹੈ। ਜੁਬਾ ਆਵਈ ਨਿਸਾ ਪ੍ਰਕੋਰਾ। ਇਹ ਜਿਹੜੀ ਜਵਾਨ ਅਵਸਥਾ ਤੇ ਉਹ ਆ ਜਾਂਦੀ ਜਿਵੇਂ ਕੋਈ ਹਨੇਰੀ ਰਾਤ ਹੋਵੇ ਬੜੀ ਭਿਆਨਕ। ਪੰਜ ਚੋਰ ਕਰ ਹੀ ਬੱਟ ਜੋਰਾ। ਹਨੇਰੀ ਰਾਤ ਵਿੱਚ ਬੜੇ ਚੋਰ ਕਹਿੰਦੇ ਬੜਾ ਬਲ ਪਾ ਲੈਂਦੇ, ਇਸ ਤਰ੍ਹਾਂ ਕਾਮ ਕਰੋ ਲੋਹ ਮੋਹ ਹੰਕਾਰੇ ਪੰਜ ਚੋਰ ਬੜਾ ਜ਼ੋਰ ਬਲ ਪਾ ਲੈਂਦੇ ਜਵਾਨ ਅਵਸਥਾ ਹਨੇਰੀ ਰਾਤ। ਸਤ ਸੰਤੋਖ ਵਿਰਾਗ ਵਿਚਾਰਾ। ਜਿਹੜਾ ਇਹਦੇ ਕੋਲੇ ਸਤ ਹੈ, ਸੰਤੋਖ ਹੈ, ਵਿਰਾਗ ਹੈ, ਆਤਮ ਵਿਚਾਰ ਹੈ। ਸਤ ਆਤਮਾ ਧਨ ਇਹ ਭਾਰ। ਮਨ ਦੀ ਸ਼ਾਂਤੀ ਇਹ ਬੜਾ ਭਾਰੀ ਧਨ ਹੈ ਇਹ ਜੀਵ ਕੋਲ। ਸਰਬ ਸੋ ਚੋਰ ਖਸੋਟ ਲਜਾਏ। ਸਾਰਾ ਜਿਹੜਾ ਧਨ ਹੈ ਨਾ, ਕਹਿੰਦੇ ਜਿਹੜੇ ਪੰਜ ਚੋਰ ਹੈ ਕਹਿੰਦੇ ਖੋ ਕੇ ਲੈ ਜਾਂਦੇ ਜੀਵ ਕੋਲੋਂ। ਜਨਮ ਮਰਨ ਦਾ ਦਾਰਿਦ ਦੁੱਖ ਪਾਈ। ਜਨਮ ਮਰਨਾ ਦਾ ਜਿਹੜਾ ਦੁੱਖ ਪਾਉਣਾ ਇਹ ਇਹਨੂੰ ਕਹਿੰਦੇ ਦਲਿਦਰੀ ਆਲਸੀ ਕਰਦੇ, ਗਰੀਬੀ ਗਰੀਬ ਬਣਾ ਦਿੰਦੇ। ਇਹਨੂੰ ਤਸਕਰ ਤੇ ਹੋਇਆ ਜੇ ਸਚੇਤੂ। ਕਹਿੰਦੇ ਇਹਨਾਂ ਪੰਜ ਚੋਰਾਂ ਤੋਂ ਜੇ ਕੋਈ ਸਾਵਧਾਨ ਹੋ ਜੇ, ਹੁਸ਼ਿਆਰ ਹੋ ਜਾਏ। ਦਰਬ ਆਤਮਾ ਰਖ ਹੈ ਨਿਕੇਤੂ। ਉਹ ਆਪਣਾ ਆਤਮਾ ਰੂਪੀ ਜਿਹੜਾ ਧਨ ਹੈ ਆਪਣੇ ਹਿਰਦੇ ਰੂਪੀ ਘਰ ਦੇ ਵੀ ਸੰਭਾਲ ਕੇ ਰੱਖ ਲੈ ਸਕਦਾ ਹੈ। ਧਨ ਸੇ ਨਰ ਪਾਵੈ ਹੈ ਪਦ ਪੂਰੀ। ਗੁਰੂ ਮਹਾਰਾਜ ਕਹਿੰਦੇ ਉਹ ਪੁਰਸ਼ ਧਨਤਾ ਯੋਗ ਹੈ ਜੋ ਸੋਹਣਾ ਮੁੰਡਾ ਤਕੜਾ ਅਹੁਦਾ ਪਾਉਂਦੇ ਹੈ। ਆਨੰਦ ਬਿਖੈ ਥਿਤ ਤੇਹ ਬਿਦਰੂਰੀ। ਇਸ ਤਰ੍ਹਾਂ ਦੀ ਸੋਹਣੀ ਵਿਧੀ ਕਰਦੇ ਵੀ ਉਹ ਆਨੰਦ ਸਰੂਪ ਵਿੱਚ ਹੀ ਟਿਕੇ ਰਹਿੰਦੇ। ਪਰਮ ਸਤਰੂ ਇਹ ਜੋਬਨ ਜਾਨ। ਮਹਾਰਾਜ ਕਹਿੰਦੇ ਗੁਰਸਿੱਖੋ ਜਿਹੜੀ ਇਹ ਜਵਾਨੀ ਅਵਸਥਾ ਇਹ ਬਹੁਤ ਵੱਡੀ ਬੈਰਨ ਹੈ, ਇਸ ਜੀਵ ਦੀ ਜਾਣ ਲੋ। ਕਾਮ ਕ੍ਰੋਧ ਇਹ ਸ਼ਤਰੂ ਪਛਾਣੋ। ਜਿਹੜੇ ਕਾਮ ਕ੍ਰੋਧ ਇਹ ਵੀ ਇਹਦੇ ਵੱਡੇ ਬੈਰੀ ਪਛਾਣ ਲਓ, ਜਾਂ ਕਾਮ ਕ੍ਰੋਧ ਆਦਿਕ ਇਹ ਕਹਿੰਦੇ ਸ਼ਸਤਰ ਹੈ। ਜਿਵੇਂ ਬੈਰੀ ਦੇ ਹੱਥ ਵਿੱਚ ਕੋਈ ਸ਼ਸਤਰ ਫੜਿਆ ਹੋਵੇ ਇਹ ਜਵਾਨ ਵਾਸਤਾ ਵੱਡੀ ਬੈਰਨ ਹੈ, ਤੇ ਕਾਮ ਕ੍ਰੋਧ ਦੇ ਹੱਥ ਵੀ ਕਹਿੰਦੇ ਸ਼ਸਤਰ ਫੜੇ ਸਮਝ ਲਓ। ਬਾਰ ਬਾਰ ਇਹ ਕਰ ਹੈ ਪ੍ਰਹਾਰ। ਕਹਿੰਦੇ ਜਿਸ ਤਰ੍ਹਾਂ ਕੋਈ ਬੈਰੀ ਬਾਰ ਬਾਰ ਕਹਿੰਦੇ ਮਾਰ ਕਰੇ ਉਹ ਸ਼ਸਤਰ ਦੀ, ਇਸ ਤਰ੍ਹਾਂ ਕਦੇ ਕ੍ਰੋਧ ਦੀ ਸ਼ਸਤਰ ਦੀ ਇਹ ਮਾਰ ਕਰਦੀ ਹੈ ਜੋ ਅਨਵਸਥਾ ਬੈਰਨ, ਕਦੇ ਇਸ ਤਰ੍ਹਾਂ ਕਹਿੰਦੇ ਕਾਮ ਦਾ ਵਾਰ ਕਰਦੀ ਹੈ ਜੋ ਅਨਵਸਥਾ ਰੂਪੀ ਬੈਰਨ। ਖੰਡ ਖੰਡ ਮਨ ਕੋ ਕਰ ਡਾਰਾ। ਇਹਨਾਂ ਕਹਿੰਦੇ ਜੋ ਅਨਵਸਥਾ ਬੈਰਨ ਨੇ ਕਾਮ ਕ੍ਰੋਧ ਰਾਹੀਂ ਵਾਰ ਕਰਕੇ ਟੁੱਟੇ ਟੁੱਟੇ ਮਨ ਨੂੰ ਕਰਕੇ ਸਿਰ ਤਾਂ ਇੰਨਾ ਖੰਡਾ ਦਿੱਤਾ ਮਨ। ਜੋ ਸਾਵਨ ਹੋਏ ਵਰਖਾ ਭਾਰੀ। ਇਸ ਤਰ੍ਹਾਂ ਗੁਰਸਿੱਖੋ ਸਾਉਣ ਦੇ ਮਹੀਨੇ ਬੜੀ ਤਕੜੀ ਬਾਰਿਸ਼ ਹੁੰਦੀ ਹੈ। ਸਰਤਾ ਕੋ ਪ੍ਰਵਾਹ ਬਲਕਾਰੀ। ਸਾਰੀਆਂ ਨਦੀਆਂ ਦੇ ਵਿੱਚ ਬੜਾ ਬਲ ਵਾਲਾ ਪ੍ਰਭਾਵ ਚੱਕਦਾ, ਜੋਰ ਦੀ ਨਦੀਆਂ ਚੱਲਦੀਆਂ ਤੇਜ਼ ਚੱਲਦੀਆਂ ਹੁੰਦੀਆਂ। ਜੋ ਜੋਬਨ ਕੇ ਆਵਨ ਕਰਕੇ। ਐਵੇਂ ਕਹਿੰਦੇ ਜਵਾਨ ਅਵਸਥਾ ਦੇ ਆਉਣ ਕਰਕੇ ਤ੍ਰਿਸ਼ਨਾ ਹੋਤ ਅਧਿਕ ਬਲ ਧਰ ਕੇ। ਤ੍ਰਿਸ਼ਨਾ ਰੂਪੀ ਜਿਹੜਾ ਪਾਣੀ ਹੈ ਬਹੁਤ ਬਲ ਧਾਰ ਕੇ ਧੋ ਜਾਂਦਾ, ਤ੍ਰਿਸ਼ਨਾ ਬਹੁਤ ਤਕੜੀ ਵਧ ਜਾਂਦੀ ਹੈ। ਜੋ ਸਾਗਰ ਗੰਭੀਰ ਅਪਾਰੇ। ਇਸ ਤਰ੍ਹਾਂ ਸਮੁੰਦਰ ਜਿਹੜਾ ਬਹੁਤ ਡੂੰਘਾ ਹੁੰਦਾ ਤੇ ਪਾਰਾਵਾਰ ਤੋਂ ਰਹਿਤ ਹੁੰਦਾ ਹੈ। ਮੱਛ ਕੱਛ ਹੈ ਨਕਰ ਮਝਾਰੇ, ਇਸ ਤਰ੍ਹਾਂ ਕਹਿੰਦੇ ਉਹਦੇ ਵਿੱਚ ਮੱਛ ਹੁੰਦੇ, ਕੱਛੂ ਹੁੰਦੇ ਤੇ ਤੰਦੂਏ ਹੁੰਦੇ ਹਨ। ਤਰਨੋ ਕਠਨ ਤਾਹ ਕੋ ਹੋਈ, ਸਮੁੰਦਰ ਤੋਂ ਕਹਿੰਦੇ ਤਰਨਾ ਬਹੁਤ ਔਖਾ ਹੋ ਜਾਂਦਾ ਹੈ। ਚੜ ਜਹਾਜ ਪਾਏ ਤੱਟ ਸੋਈ, ਜਿਹੜਾ ਕੋਈ ਜਹਾਜ਼ ਤੇ ਚੜ ਜਾਂਦਾ ਹੈ ਉਹ ਕਹਿੰਦੇ ਅਗਲਾ ਕਿਨਾਰਾ ਪਾ ਲੈਂਦਾ, ਅਗਲੇ ਕਿਨਾਰੇ ਤੇ ਸੁਖ ਆਰਾਮ ਨਾਲ ਪਹੁੰਚ ਜਾਂਦਾ ਹੈ। ਤਿਉ ਜੋਬਨ ਹੈ ਸਹਿਤ ਬਿਕਾਰਾ, ਇਸੇ ਤਰ੍ਹਾਂ ਗੁਰਸਿੱਖੋ ਜਿਹੜੀ ਜਵਾਨ ਅਵਸਥਾ ਹੈ ਬਿਕਾਰਾਂ ਸਹਿਤ ਹੈ, ਦੁੱਖਾਂ ਦੇ ਸਹਿਤ ਹੈ। ਤਰਨੋ ਕਠਨ ਨਾ ਪਾਵੇ ਪਾਰਾ, ਇਹਦੇ ਵਿੱਚ ਸਮੁੰਦਰ ਵਾਂਗੂ ਇਹ ਤੋਂ ਵੀ ਤਰਨਾ ਬੜਾ ਔਖਾ ਹੈ, ਇਹਦਾ ਵੀ ਹੱਦ ਬੰਨਾ ਨਹੀਂ ਪਾਇਆ ਜਾਂਦਾ ਹੈ। ਲੱਖ ਸਤ ਸੰਗਤ ਪੋਤ ਮਹਾਨਾ, ਕਹਿੰਦੇ ਜਿਹੜੀ ਸਤਸੰਗਤ ਨਾ ਜਵਾਨ ਅਵਸਥਾ ਵਿੱਚ ਇਹ ਮਾਨੋ ਕਹਿੰਦੇ ਇਸ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਕਹਿੰਦੇ ਇੱਕ ਜਹਾਜ਼ ਸਤਸੰਗਤ ਕਹਿੰਦੇ ਬਹੁਤ ਵੱਡਾ ਜਹਾਜ਼ ਹੈ। ਸਿਮਰਨ ਨਾਮ ਜਹਾਂ ਬਰ ਦਵਾਨਾ, ਜਿੱਥੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਹਿੰਦੇ ਜਿਵੇਂ ਜਹਾਜ਼ ਦਾ ਬਰਦਾਨ ਹੁੰਦਾ ਹੈ, ਉਹ ਕੱਪੜਾ ਹੁੰਦਾ ਜਿਹਦੇ ਵਿੱਚ ਹਵਾ ਜੀ ਭਰ ਕੇ ਜਹਾਜ਼ ਅੱਗੇ ਚੱਲਦਾ। ਅੱਜ ਕੱਲ੍ਹ ਤਾਂ ਇੰਜਣ ਹੈ ਨਾ, ਪਿਛਲੇ ਸਮਿਆਂ ਵਿੱਚ ਇੱਕ ਉੱਪਰ ਚੌੜਾ ਜਿਹਾ ਪਰ ਵਾਲਾ ਕੱਪੜਾ ਬੰਨਿਆ ਹੁੰਦਾ ਸੀ, ਜਦੋਂ ਹਵਾ ਉਹ ਕੱਪੜੇ ਵਿੱਚ ਭਰਦੀ ਸੀ ਉਹਦੇ ਨਾਲ ਫਿਰ ਜਹਾਜ਼ ਅੱਗੇ ਨੂੰ ਚੱਲ ਪੈਂਦਾ। ਜਿੱਧਰ ਨੂੰ ਉਹਨਾਂ ਨੇ ਜਾਣਾ, ਜਿਸ ਤਰਫ ਦੀ ਹਵਾ ਚੱਲਦੀ ਉਸ ਤਰਫ ਨੂੰ ਉਹ ਖੋਲ੍ਹ ਦਿੰਦੇ ਕੱਪੜਾ ਜਿਹਾ, ਉਸ ਨਾਲ ਫਿਰ ਉਹ ਚੱਲ ਪੈਂਦਾ ਸੀ। ਇਸ ਤਰ੍ਹਾਂ ਕਹਿੰਦੇ ਜਿਹੜਾ ਨਾਮ ਦਾ ਸਿਮਰਨ ਹੈ ਇਹ ਵਰਦਮਾਨ ਕੱਪੜੇ ਵਾਂਗ ਇਹਦੇ ਆਸਰੇ ਇਹ ਮੁਕਤੀ ਰੂਪੀ ਕਿਨਾਰੇ ਤੇ ਜਾ ਪਹੁੰਚਦਾ ਹੈ। ਤੇਹ ਕੋ ਪਾਵਹ ਤਰਹੁ ਸੁਖਾਰੇ, ਇਹ ਸਿਮਰ ਰੂਪੀ ਜਿਹੜਾ ਜਹਾਜ਼ ਹੈ ਬਲਵਾਨ ਵਾਲਾ ਇਹਨੂੰ ਪਾ ਲਓ ਤੇ ਸੌਖੇ ਤਰ ਜਾਓ। ਆਨੰਦ ਪ੍ਰਾਪਤ ਪਾਰ ਕਰਾਰੇ, ਜਿਹੜਾ ਕਹਿੰਦੇ ਆਨੰਦ ਪ੍ਰਾਪਤ ਹੋਣਾ ਹੈ ਮਾਨੋ ਕਿਨਾਰੇ ਦੇ ਪਾਰ ਹੋ ਜਾਣ, ਕਿਨਾਰੇ ਲੱਗ ਜਾਣਾ। ਇਸ ਜਹਾਜ਼ ਬਿਨ ਪਾਰ ਨ ਪਾਵਹੁ, ਹੇ ਗੁਰਸਿੱਖੋ ਸਤਸੰਗਤ ਰੂਪੀ ਜਹਾਜ਼ ਚੜ੍ਹੇ ਤੋਂ ਬਗੈਰ ਤੁਸੀਂ ਜਿਹੜੇ ਜਵਾਨੀ ਅਵਸਥਾ ਵਿੱਚ ਵਿਕਾਰਾਂ ਦੇ ਸਮੁੰਦਰੇ ਤੋਂ ਪਾਰ ਨਹੀਂ ਲੰਘ ਸਕੋਗੇ। ਨਿਮਰ ਭਾਵ ਹੋਵੇ ਸੇਵਕ ਮਾਵਾ, ਇਸ ਕਰਕੇ ਸਤਸੰਗਤ ਵਿੱਚ ਜਾ ਕੇ ਨਿਮਰਤਾ ਰੂਪ ਵਿੱਚ ਹੋ ਕੇ ਸੇਵਾ ਕੋ ਨੀਵੇਂ ਬਣ ਕੇ ਸੇਵਾ ਕਮਾਓ। ਉੱਥੇ ਦੋਹਰਾ ਬਾਲ ਬੈਸ ਕੋ ਜੁਵਾ ਜਿਉ, ਮਹਾਰਾਜ ਕਹਿੰਦੇ ਜਿਹੜੀ ਬਾਲਕ ਉਮਰ ਹੈ ਉਹਨੂੰ ਜਿਹੜੀ ਜਵਾਨ ਅਵਸਥਾ ਹੈ ਗ੍ਰਾਸ ਲੇਤ ਤਤਕਾਲ, ਛੇਤੀ ਕਹਿੰਦੇ ਜਵਾਨੀ ਬਾਲਕਮਰਾ ਨੂੰ ਫੜ ਲੈਂਦੀ, ਅੰਦਰ ਨਗਾ ਲੈਂਦੀ। ਤੈਸੇ ਹੀ ਇਸ ਜੁਵਾ ਕੋ, ਇਸੇ ਤਰ੍ਹਾਂ ਜਿਹੜੀ ਅਜਵਾਨੀ ਉਮਰਾ ਉਸਦੇ ਤਾਈਂ ਗ੍ਰਸ ਹੀ ਜਰਾ ਵਿਸਾਲ, ਬੜੀ ਭਾਰੀ ਜਿਹੜੀ ਬਿਰਧ ਅਵਸਥਾ ਉਹ ਕਹਿੰਦੇ ਨਿਗਲ ਲੈਂਦੀ ਹੈ, ਪਕੜ ਲੈਂਦੀ ਹੈ। ਚੌਪਈ ਜਰ ਜਰ ਭੂਤ ਦੇਹ ਹੋਇ ਜਾਹੀ, ਬਿਰਧ ਅਵਸਥਾ ਹੋ ਜਾਂਦੀ ਹੈ ਨਾ ਕਹਿੰਦੇ ਸਾਰੀ ਜਿਹੜੀ ਦੇਹੀ ਜਰਜਰੀ ਜੀ ਹੋ ਜਾਂਦੀ ਹੈ, ਬਹੁਤ ਕਮਜ਼ੋਰ ਲਿਸਤੀ ਜੀ ਹੋ ਜਾਂਦੀ ਹੈ। ਬੁੱਧ ਖੀਣ ਨਹ ਨੈਣ ਦਸਾਹੀ, ਹਾਂ ਜਿਹੜੀ ਅਕਲ ਵੱਧ ਉਹ ਵੀ ਨਾਸ ਜੀ ਹੋ ਜਾਂਦੀ ਹੈ, ਤੇ ਇਸੇ ਤਰ੍ਹਾਂ ਨੇਤਰਾਂ ਵਿੱਚੋਂ ਵੀ ਦਿਸਣਾ ਬੰਦ ਜਿਹਾ ਹੋ ਜਾਂਦਾ, ਮੋਤੀਆ ਚਿੱਟਾ ਕਾਲਾ ਜਿਹਾ ਪੈ ਜਾਂਦਾ ਹੈ। ਕਰਨ ਨਾ ਸੁਣਹੀ ਸਿਰ ਤਬ ਕੰਪਾ, ਕੰਨਾਂ ਤੋਂ ਵੀ ਬੋਲਾ ਜਿਹਾ ਹੁੰਦਾ ਸੁਣਦਾ ਨਹੀਂ ਹੈ, ਸਿਰ ਜਿਹਾ ਵੀ ਕੰਬਣ ਲੱਗ ਪੈਂਦਾ ਕਮਜ਼ੋਰੀ ਨਾਲ। ਤ੍ਰਿਸ਼ਨਾ ਅਧਿਕ ਹੋਤ ਪਰ ਤਾਪਾ, ਕਹਿੰਦੇ ਤ੍ਰਿਸ਼ਨਾ ਦਾ ਬਹੁਤ ਵਿਸ਼ੇਸ਼ ਕਰਕੇ ਪ੍ਰਤਾਪ ਹੁੰਦਾ, ਦੁੱਖ ਹੁੰਦਾ ਤ੍ਰਿਸ਼ਨਾ ਦਾ, ਪਰ ਵਿਸ਼ੇਸ਼ ਕਰਕੇ ਤ੍ਰਿਸ਼ਨਾ ਕਰਕੇ ਬਹੁਤਾ ਤਪਦਾ ਬਹੁਤਾ ਦੁਖੀ ਹੁੰਦਾ ਹੈ। ਢੀਲੋ ਮਾਸ ਸੁੰਦਰਤਾ ਅਹਰ ਹੀ, ਇਸ ਤਰ੍ਹਾਂ ਬਿਡਪੁਣੇ ਵਿੱਚ ਮਾਸ ਜਾ ਢਿੱਲਾ, ਚੌੜੀ ਢਿੱਲੀ ਜੀ ਚਿੜੀਆਂ ਜਿਹੀਆਂ ਪੈਰ ਰਹਿੰਦੀਆਂ, ਇੰਨੀ ਸੁੰਦਰਤਾ ਸਰੀਰ ਦੀ ਸਾਰੀ ਬੁਢਪੁਣਾ ਨਾਸ ਕਰਕੇ ਰੱਖ ਦਿੰਦਾ ਹੈ। ਜੋ ਤਰ ਕੋ ਘੁਣ ਸੁਕਹਿ ਕਰਹੀ, ਜਿਵੇਂ ਕਹਿੰਦੇ ਦਰਖਤ ਨੂੰ ਘੁਣਾ ਜਿਹਾ ਲੱਗ ਜਾਏ ਤੇ ਉਹਨੂੰ ਸੁਕਾ ਦਿੰਦਾ ਨਾ, ਬਿਡਪੁਣਾ ਕਹਿੰਦੇ ਸਰੀਰ ਨੂੰ ਸੁਕਾ ਕੇ ਰੱਖ ਦਿੰਦਾ ਹੈ। ਇਸਤਰੀ ਤਾਤ ਅਪਰ ਪਰਵਾਰਾ। ਜਦੋਂ ਬੁੱਢਾ ਜਾ ਹੋ ਜਾਂਦਾ ਹੈ, ਘਰ ਵਾਲੀ ਪਤਨੀ ਪੁੱਤਰ ਹੋਰ ਜਿੰਨੇ ਪਰਿਵਾਰ ਹੈ ਸਾਰੇ, ਸਭ ਤਜ ਦੇਹ ਨਾ ਲਾਗੈ ਪਿਆਰਾ। ਸਾਰੇ ਕਹਿੰਦੇ ਬੁੱਢਾ ਹੋਇਆ ਜਾਣ ਕੇ ਛੱਡ ਦਿੰਦੇ ਆ, ਕੋਈ ਦੇਰੀ ਨਹੀਂ ਦਿੰਦੇ, ਸਭ ਪਰੇ ਹੋ ਜਾਂਦੇ ਇਸ ਤੋਂ। ਜਰਾ ਨਿਸਾਮਹ ਖਾਂਸੀ ਸਿਆਰੀ। ਜਦੋਂ ਬਿਰਧ ਅਵਸਥਾ ਆ ਜਾਂਦੀ ਹੈ, ਕਹਿੰਦੇ ਜਿਹੜੀ ਖਾਂਸੀ ਹੈ ਨਾ, ਖੰਘ ਜੀ ਹੈ, ਕਹਿੰਦੇ ਬਗਿਆੜੀ ਹੈ ਰਾਕਸ਼ਣੀ। ਆਏ ਸ਼ਬਦ ਕਰ ਹੀ ਦੁਖਦਾਰੀ। ਆਏ ਸਿਆਰੀ ਨੂੰ ਸਿਆਰੀ ਕਹਿ, ਜਰਾ ਨਿਸਾਮਹ ਖਾਂਸੀ ਸਿਆਰੀ, ਕਹਿੰਦੇ ਜਿਹੜੀ ਬਿਰਧ ਅਵਸਥਾ ਹੈ ਇਹਦੇ ਵਿੱਚ, ਜਿਹੜੀ ਖੰਘ ਰੂਪੀ ਗਿਦੜੀ ਜੀ ਹੈ। ਆਏ ਸਿਆਰੀ ਦਾ ਅਰਥ ਗਿਦੜੀ, ਨਹੀਂ ਨਹੀਂ ਆਪਣੇ ਕੋਲ ਨਾ ਜੀਜਾ ਲੱਗਾ ਹੋਇਆ, ਜੀਜੇ ਚ ਜੀਜੇ ਜੀਜੋ ਬਣਦਾ ਕਿ ਨਹੀਂ, ਉਹੀ ਇਹ ਬਣਦਾ। ਆਏ ਸ਼ਬਦ ਕਰ ਹੀ ਦੁਖਕਾਰੀ। ਆਏ ਇਸ ਤਰ੍ਹਾਂ ਕਹਿੰਦੇ ਆ ਕੇ ਦੁੱਖ ਦੇਣ ਵਾਲੀ ਆਵਾਜ਼ ਜੀ ਕਰਦੀ, ਖੰਘ ਬਹੁਤ ਕਰ ਤੰਗ ਕਰਦੀ ਬਿਰਧ ਅਵਸਥਾ ਵਿੱਚ। ਹੋਏ ਅਸ਼ਕਤ ਇੱਕ ਰੋਸ ਨਾ ਜਾਏ। ਕਹਿੰਦੇ ਇਸ ਤਰ੍ਹਾਂ ਬਿਰਧ ਅਵਸਥਾ ਵਿੱਚ ਸ਼ਕਤੀ ਤੋਂ ਤਾਕਤ ਤੋਂ ਬਗੈਰ ਹੋ ਜਾਂਦਾ, ਬਾਕੀ ਸਭ ਕੁਝ ਚਲਿਆ ਜਾਂਦਾ, ਪਰ ਬੁੱਢੇ ਅੰਦਰੋਂ ਗੁੱਸਾ ਨਹੀਂ ਜਾਂਦਾ। ਜਾਂ ਤਾਰ ਵੱਡਾ ਉਲੂਕ ਰਹਾਏ। ਇਹਦੀ ਹਾਲਤ ਇਉਂ ਹੋ ਜਾਂਦੀ, ਵੱਡੇ ਸਾਰੇ ਦਰਖਤ ਜਿਵੇਂ ਕਹਿੰਦੇ ਉਹ ਉੱਲੂ ਰਹਿੰਦਾ ਹੁੰਦਾ ਨਾ, ਇਉਂ ਕਹਿੰਦੇ ਬੁੱਢਪਣੇ ਵਿੱਚ ਉੱਲੂ ਵਾਂਗੂ ਰਹਿੰਦਾ ਬਸ, ਉੱਥੇ ਝਾਕੀ ਜਾਂਦਾ, ਮੁਤਰ ਮੁਤਰ ਦਿਸਦਾ, ਕੁਛ ਨਹੀਂ ਹੁੰਦਾ। ਆਏ ਜਰਾ ਜੈਸੇ ਬਗਿਆਰੀ। ਆ ਜਾਂ ਬਿਰਧ ਅਵਸਥਾ ਇਉਂ ਆਉਂਦੀ ਹੈ ਜਿਵੇਂ ਕੋਈ ਜੰਗਲ ਵਿੱਚੋਂ ਬਗਿਆੜੀ ਆ ਜਾਵੇ। ਮ੍ਰਿਗ ਬਲ ਕੇ ਮ੍ਰਿਤੂ ਕਰਨੇ ਹਾਰੀ। ਆ ਜਿਹੜਾ ਕਹਿੰਦੇ ਬਲ ਰੂਪੀ ਹਰਨਾ, ਹਰਨਾ ਨੂੰ ਨਾਸ ਕਰਨ ਵਾਲੀ ਹੈ, ਬਲ ਨਾਸ ਕਰਨ ਵਾਲੀ ਹੁੰਦੀ ਹੈ ਬਗਿਆੜੀ ਬਿਰਧ ਅਵਸਥਾ। ਸਭ ਬਿਧ ਦੀਨ ਕਰਤ ਹੈ ਸੋਈ। ਇਹ ਜਦੋਂ ਬਗਿਆੜੀ ਜੀ ਆ ਜਾਂਦੀ ਹੈ ਬਿਰਧ ਅਵਸਥਾ, ਕਹਿੰਦੇ ਸਭ ਤਰ੍ਹਾਂ ਕਰਕੇ ਮਨੁੱਖ ਨੂੰ ਆਈ ਨਮਾਣਾ ਨਤਾਣਾ ਜਾ ਕਰ ਦਿੰਦੀ ਹੈ। ਦੇਖ ਹਸੀ ਠਾਣਾ ਸਭ ਕੋਈ। ਜਦੋਂ ਇਹ ਬਿੰਗਾ ਟਿੰਡਾ ਜਾ ਦੋ ਸੋਟੀਆਂ ਜੀਆਂ ਲੈ ਕੇ ਚੱਲਦਾ, ਵੇਖ ਵੇਖ ਕੇ ਬੱਚੇ ਵੀ ਜਵਾਨ ਸਾਰੇ ਮਖੌਲ ਜੇ ਕਰਦੇ ਵੀ ਕਿਵੇਂ ਜਾਂਦਾ ਹੈ। ਰੋਗਨ ਕੀ ਚਾਰ ਜਰਾ ਪਛਾਣਾ ਹੋ। ਇਹ ਗੁਰਸਿੱਖੋ, ਜਿਹੜਾ ਬੁੱਢਪਣਾ ਹੈ ਸਾਰੇ ਰੋਗਾਂ ਦੀ ਜੜ ਹੈ, ਮੁੱਢਾ, ਪਛਾਣ ਲਓ ਤੁਸੀਂ। ਸਰਬ ਦੁਖਨ ਕਾ ਸਦਨ ਪ੍ਰਮਾਣਾ। ਸਾਰੇ ਦੁਨੀਆਂ ਭਰ ਦੇ ਜਿਹੜੇ ਦੁੱਖ ਹੈ, ਬੁੱਢਪਣਾ ਸਾਰੇ ਦੁੱਖਾਂ ਦਾ ਘਰ ਹੈ, ਪਛਾਣ ਲਓ। ਸੇਤ ਕੇਸ ਹੋਵੇ ਸਭ ਠੌਰਾ। ਇੱਕ ਤਾਂ ਪਹਿਲੀ ਗੱਲ ਹੈ, ਜਦੋਂ ਬੁੱਢਪਣਾ ਆ ਜਾਂਦਾ ਸਭ ਥਾਵਾਂ ਦੇ ਜਿਹੜੇ ਚਿੱਟੇ ਕੇਸ ਜੇ ਹੋ ਜਾਂਦੇ, ਕਲਫਾਨੀਆਂ ਲਾ ਲਾ ਕੇ ਥੱਕ ਜਾਂਦਾ ਹੈ। ਮਨ ਹੋ ਜਰਾ ਪਰ ਝੂਲਤ ਚੌਰਾ। ਹਾਂ, ਮਨੋ ਕਹਿੰਦੇ ਬਿਰਧ ਅਵਸਥਾ ਉਪਰੇ ਚੌਰੀ ਝੁਰ ਰਿਹਾ, ਜਿਹੜੇ ਚਿੱਟੇ ਕੇਸ ਜੇ ਹੋ ਗਏ ਹੈ, ਪਰੇ ਫੇਰ ਵੀ ਕੈਂਚੀਆਂ ਜੀਆਂ ਲੈ ਲੈ ਕੇ ਦਿਖਾਉਂਦਾ, ਮਨ ਦਾ ਵੀ ਦਿਸਣ ਨਹੀਂ ਦੇਣੇ ਆਪਾਂ। ਕਦੋਂ ਜਰਾ ਕੇ ਦੂਤ ਅਗਾਰੀ। ਸਵਾ ਕਹਿੰਦੇ ਜਿਹੜੇ ਜਰਾ ਅਵਸਥਾ ਹੈ ਨਾ, ਬਿੱਢਪੁਣਾ ਹੈ, ਇਹ ਕਹਿੰਦੇ ਜਿਹੜੇ ਦੂਤ ਹੈ ਨਾ, ਧਰਮਰਾਜ ਦੇ ਜਮਦੂਤ ਆ, ਉਹ ਪਹਿਲਾਂ ਆ ਕੇ ਦਿਖਾਲੀ ਦਿੰਦੇ ਵੀ ਅਸੀਂ ਆ ਗਏ, ਜਿਹੜੇ ਚਿੱਟੇ ਕੇਸ ਆ ਗਏ ਜਮਦੂਤ ਹੀ ਆ ਗਏ, ਸਮਝ ਲਓ। ਨਿਜ ਬਸ ਦੇਹ ਕਰਿਓ ਚਹ ਸਾਰੀ। ਹਾਂ, ਸਾਰੀ ਜਿਹੜੀ ਮਨੁੱਖਾ ਦੇਹ ਆ, ਉਹ ਜਮਦੂਤ ਆ ਕੇ ਅਧੀਨ ਕਰਿਆ ਜਾਂਦੇ ਆ, ਫਲ ਲੈਂਦੇ ਆ ਇਹਨੂੰ। ਮਨ ਹੋ ਕਾਲ ਕੋ ਆਏ ਸੰਦੇਸ਼। ਅਥਵਾ ਕਹਿੰਦੇ ਚਿੱਟੇ ਰੋਮ ਢੋਲੇ ਕਾਹਦੇ ਆਏ, ਮਨੋ ਕਹਿੰਦੇ ਮੌਤ ਦਾ ਸੁਨੇਹਾ ਆ ਗਿਆ ਵੀ ਤਕੜਾ ਹੋ ਜਾ, ਹੁਣ ਮੈਂ ਆਉਣ ਵਾਲੀ ਹਾਂ। ਰੂਪ ਬਿਦਾਰਨ ਭੇਸਿਤ ਕੇਸ਼ਾ। ਇਹਦਾ ਰੂਪ ਜਾ ਕਹਿੰਦੇ ਨਾਸ਼ ਕਰਨ ਵਾਸਤੇ ਚਿੱਟੇ ਕੇਸ ਜੇ ਹੋ ਗਏ ਹਨ। ਪੁਨ ਤਤਕਾਲ ਗ੍ਰਸੈ ਮ੍ਰਿਤੂ ਆਈ। ਹਾਂ, ਫੇਰ ਤਾਂ ਥੋੜੇ ਸਮੇਂ ਤੋਂ ਬਾਅਦ ਛੇਤੀ ਜੇ ਕੇ ਆ ਕੇ ਮੌਤ ਇਹਨੂੰ ਫੜ ਲੈਂਦੀ ਧੌਣ ਤੋਂ। ਮਹਾ ਕਸ਼ਟ ਤੇ ਛਿੰਨ ਨਰ ਪਾਈ। ਮੌਤ ਆਉਂਦੀ ਹੈ, ਜਿੰਦੇ ਦਿਨ ਨਵਾਣੀ ਕੱਢੀਆ ਹੱਡਾਂ ਕੂਕੜਾਏ, ਉਸ ਵੇਲੇ ਬੜਾ ਤਰਫ ਦਾ, ਬੜਾ ਬੁੜਕਦਾ, ਬਹੁਤ ਔਖਾ ਹੁੰਦਾ, ਜਾਨ ਬਹੁਤ ਔਖੀ ਨਿਕਲਦੀ ਹੈ। ਇਸ ਤੇ ਉਭਰ ਸਕੈ ਨਾ ਕੋਈ। ਉਹ ਮੌਤ ਤੋਂ ਤਾਂ ਨਹੀਂ ਬਚ ਸਕਦਾ, ਨਾ ਇਹ ਬਿਰਧ ਅਵਸਥਾ ਤੋਂ ਕੋਈ ਬਚਾ ਕਰ ਸਕਦਾ। ਖਾਏ ਮਹਾ ਬਲੀ ਥੇ ਜੋਈ। ਇਹ ਮੌਤ ਨੇ ਤਾਂ ਵੱਡੇ ਵੱਡੇ ਜਿਹੜੇ ਬਲੀ ਲੋਕ ਸੀ, ਉਹ ਵੀ ਖਾ ਲਏ, ਖੜਪ ਕਰ ਲਏ। ਅੰਜੁਲ ਕੇ ਸਮ ਅੰਜੁਲ ਕੇ ਜਲ ਸਮ ਬਹਿ ਇਹੀ। ਇਹ ਮਨੁੱਖ ਉਮਰ ਕਹਿੰਦੇ ਜਿਵੇਂ ਪਾਣੀ ਦਾ ਬੁੱਕ ਜਾ ਭਰਿਆ ਹੋਵੇ ਨਾ, ਕਹਿੰਦੇ ਪਾਣੀ ਦੇ ਬੁੱਕ ਵਾਂਗ ਹੈ ਮਨੁੱਖ ਦੇ ਦੀ ਉਮਰ। ਠਹਿਰਤ ਨਹਿ ਸ਼ਿਨ ਭੰਗਰ ਦੇਹੀ। ਪਾਣੀ ਦਾ ਬਕ ਬਹੁਤਾ ਸਮਾਂ ਨਹੀਂ ਠਹਿਰਦਾ, ਮਤਲਬ ਨਿਕਲ ਜਾਂਦਾ। ਇਸ ਤਰ੍ਹਾਂ ਕਹਿੰਦੇ ਜਿਹੜੀ ਉਮਰ ਜੀ ਹੈ ਨਾ, ਬਸ ਠਹਿਰਦੀ ਨਹੀਂ ਟਿਕਦੀ, ਛੇਤੀ ਖਤਮ ਹੋ ਜਾਂਦੀ ਹੈ। ਯੁਕਤ ਵਿਕਾਰ ਅਵਸਥਾ ਤਿੰਨ, ਇਸ ਕਰਕੇ ਤਿੰਨੇ ਜਿਹੜੀਆਂ ਅਵਸਥਾ, ਬਾਲਕ ਬਿਰਧ ਜਵਾਨੀ, ਇਹ ਕਹਿੰਦੇ ਗੁਖਾਂ ਦੇ ਸਹਿਤ ਹੈ। ਵਿਦ ਹੈ ਜੇ ਹਰ ਕੇ ਸਿਮਰਨ ਹੀਨੋ, ਬਿਤ ਹੈ ਜੇ ਹਰ ਕੇ ਸਿਮਰਨ ਹੀਨੋ। ਜੇ ਪਰਮੇਸ਼ਰ ਦੇ ਸਿਮਰ ਤੋਂ ਬਗੈਰ ਕਹਿੰਦੇ ਬੀਤੀਆਂ, ਫਿਰ ਤਿੰਨੇ ਅਵਸਥਾ, ਵੱਡਪੁਣਾ ਵੀ ਦੁੱਖਾਂ ਕਰਿਆ, ਜਵਾਨੀ ਪੁਣਾ ਵੀ ਦੁੱਖਾਂ ਨਾਲ, ਬਾਲ ਕੁਮਰਾ ਵਿੱਚ ਵੀ ਦੁੱਖ। ਨਿਜ ਕਲਿਆਣ ਚਹਿਤ ਹੈ ਜੇਈ, ਮਹਾਰਾਜ ਕਹਿੰਦੇ ਤੁਹਾਡੇ ਵਿੱਚੋਂ ਜਿਹੜਾ ਆਪਣੀ ਕਲਿਆਣ ਕਰਿਆ, ਆਪਣਾ ਮੁਕਤ ਹੋਇਆ ਚਾਹੁੰਦਾ, ਸਤ ਸੰਗਤ ਮਹਿ ਮਿਲ ਹੈ ਤੇਈ। ਭਾਵੇਂ ਬਾਲਕ ਹੈ ਭਾਵੇਂ ਜਵਾਨ ਬੁੱਢਾ ਹੈ, ਉਹ ਜਾ ਕੇ ਸਤਸੰਗਤ ਵਿੱਚ ਮਿਲੇ, ਸਤਸੰਗਤ ਵਿੱਚ ਬੈਠੇ, ਤਿਨਕੇ ਵਚਨ ਸੁਣ ਹੈ ਔਰ ਮਨ ਹੈ। ਉੱਥੇ ਜਿਹੜੇ ਸੰਗਤ ਵਿੱਚ ਕੋਈ ਸਿਆਣੇ ਬਚਨ ਕਰਦੇ, ਉਹਨਾਂ ਨੂੰ ਧਿਆਨ ਦੇ ਕੇ ਸੁਣੇ, ਕਰ ਨਿਧਿਆਸਨ ਅਨੰਦ ਸੋ ਠਾਨੇ, ਉਹਨਾਂ ਬਚਨਾਂ ਨੂੰ ਬੰਨ ਕੇ ਅਭਿਆਸ ਕਰੇ, ਤੀਸਰਾ ਆਨੰਦ ਮਾਣੇ। ਦ੍ਰਿੜ ਅਭਿਆਸ ਹੋਏ ਹੈ ਜਬ ਹੀ, ਇਹ ਗੁਰਸਿੱਖੋ ਜਦੋਂ ਵਾਹਿਗੁਰੂ ਮੰਤਰ ਦਾ ਕਰਦਿਆਂ ਕਰਦਿਆਂ ਪੱਕਾ ਅਭਿਆਸ ਹੋ ਗਿਆ, ਪੀ ਚੱਲ ਪਿਆ, ਨਿਜ ਸਰੂਪ ਸਾਖਿਆਤ ਸੋ ਤਬ ਹੀ, ਉਸੇ ਵੇਲੇ ਆਪਣਾ ਜਿਹੜਾ ਸਰੂਪ ਹੈ ਆਪਣਾ ਆਪਾ ਪ੍ਰਗਟ ਹੋ ਜਾਂਦਾ। ਏਕ ਰੂਪ ਸਭ ਸ੍ਰੀ ਨਿਰੰਕਾਰਾ, ਉਹ ਪ੍ਰਗਟ ਹੋ ਗਿਆ, ਫਿਰ ਸਾਰਿਆਂ ਦੇ ਵਿੱਚੋਂ ਨਿਰੰਕਾਰ ਦਾ ਇੱਕੋ ਸਰੂਪ ਹੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬੰਨੀ ਕੋਈਓ ਪ੍ਰਤੀਤ ਹੋਣ ਲੱਗ ਪੈਂਦਾ। ਮਨ ਕਲਪਨ ਤੇ ਜਗਤ ਅਪਾਰਾ, ਬਾਕੀ ਜਿਹੜਾ ਅਪਾਰ ਸੰਸਾਰ ਹੈ ਇਹ ਤਾਂ ਮਨ ਦੀ ਕਲਪਨਾ ਹੀ ਹੈ, ਮਨ ਨੇ ਬਣਾਇਆ ਹੋਇਆ ਸੰਸਾਰ। ਜਿਤ ਤਿਤ ਦੇਖਿਓ ਏਕ ਗੁਸਾਈ, ਹੁਣ ਉਸ ਜਿਹੜਾ ਸੰਸਾਰ ਹੈ ਉਹਦੇ ਜਿੱਥੇ ਕਿੱਥੇ ਦੇਖਿਆ ਇੱਕ ਸੰਸਾਰ ਹੀ ਹੈ। ਸਭਾ ਕਟ ਰਾਮ ਬੋਲੇ, ਜੈ ਜੈ ਪੇਕੋ ਤਹਿ ਜੂਰ ਦੂਰ ਕਤੋ ਨਾ ਜਾਈ, ਰਾਗ ਦੁਆਖ ਸਹਿਜੇ ਮਿਟ ਜਾਈ। ਜਦੋਂ ਸਾਰਿਆਂ ਵਿੱਚੋਂ ਹੀ ਦਿਸ ਰਿਹਾ ਹੈ, ਫਿਰ ਕਹਿੰਦੇ ਸੁਤੇ ਹਿੱਸੇ ਦੀ ਕਿਸੇ ਨਾਲ ਜਿਹੜਾ ਮੋਹ ਜਾ ਕਰਨਾ, ਦੁਆਸ਼ ਜੀ ਕਰਨੀ, ਇਹ ਖਤਮ ਹੋ ਜਾਂਦੇ ਹਨ। ਤੇ ਨਰ ਪਾਰ ਪਰੇ ਦੁੱਖ ਸਾਗਰ, ਉਹ ਐਸੇ ਜਿਹੜੇ ਮਨੁੱਖ ਹੈ ਨਾ, ਸੰਗਤ ਵਿੱਚ ਜਾ ਕੇ ਸਿਮਰਨ ਕਰਨ ਲੱਗੇ, ਪਰਮੇਸ਼ਰ ਪ੍ਰਗਟ, ਉਹ ਦੁੱਖਾਂ ਦੇ ਸਮੁੰਦਰ ਤੋਂ ਪਾਰ ਪੈ ਜਾਂਦੇ। ਸਭ ਸਿਰ ਤਾਜ ਸੇ ਹੋਏ ਉਜਾਗਰ, ਉਹ ਤਾਂ ਸੰਸਾਰ ਦੇ ਸਾਰਿਆਂ ਤੋਂ ਸਿਰਤਾਜ ਹੋ ਕੇ, ਸ਼੍ਰੋਮਣੀ ਮੁਕਤ ਹੋ ਕੇ ਕਹਿੰਦੇ ਪ੍ਰਗਟ ਹੋ ਜਾਂਦੇ ਆ ਵੀ ਇਹ ਮਹਾਨ ਹੈ ਪੁਰਸ਼। ਜੇ ਧਨ ਧਨ ਹੰਕਾਰ ਫਸੰਤੇ, ਪਰ ਜਿਹੜੇ ਕਹਿੰਦੇ ਆਪਣੇ ਸਰੀਰ ਦੇ ਹੰਕਾਰ ਵਿੱਚ ਫਸ ਜਾਂਦੇ, ਆਪਣੇ ਕੋਲ ਜਿਹੜੇ ਚਾਰ ਟੁੱਕਰ ਰੁਪਈਏ ਹੁੰਦੇ ਉਹਦੇ ਹੰਕਾਰ ਵਿੱਚ ਫਸ ਜਾਂਦੇ। ਸੇ ਕਬ ਰੰਚਕ ਸੁਖ ਨਾਲ ਹੰਤੇ, ਉਹ ਭਾਵੇਂ ਬੁੱਢੇ ਹੋਣ ਜਵਾਨ ਹੋਣ, ਕਹਿੰਦੇ ਧਰਤੀ ਮਾਤਰ ਇੱਥੇ ਸੁਖ ਨਹੀਂ ਲੈਂਦੇ, ਔਖੇ ਹੁੰਦੇ ਹਨ। ਦੇਹ ਦਸ਼ਾ ਵਿਕਾਰ ਯੁੱਤ ਜੈਸੀ, ਮਹਾਰਾਜ ਕਹਿੰਦੇ ਦੇਹ ਦੀ ਹਾਲਤ ਜਿਸ ਤਰ੍ਹਾਂ ਵਿਕਾਰਾਂ ਦੇ ਸਹਿ, ਦੁੱਖਾਂ ਦੇ ਸਹਿਤ ਹੈ। ਪਾਛਾ ਵਰਣਨ ਕੀਨੀ ਤੈਸੀ, ਉਹ ਪਿੱਛੇ ਜਿਵੇਂ ਅਸੀਂ ਤੁਹਾਨੂੰ ਕਥਨ ਕਰਕੇ ਸੁਣਾਈ ਹੈ। ਧਨ ਮਹਿ ਸੁਖ ਨਹਿ ਸੋ ਸੁਣ ਲੀਜੈ, ਬਾਕੀ ਗੁਰਸਿੱਖੋ ਤੁਸੀਂ ਕਹੋਗੇ ਵੀ ਚਲੋ ਬਾਲਕ ਉਮਰਾ ਦੁੱਖਾਂ ਨਾਲ ਹੈ, ਜਵਾਨੀ ਵੀ ਦੁੱਖਾਂ ਸਹਿਤ ਹੈ, ਬੁੱਢਪੁਣਾ ਵੀ ਦੁੱਖ ਹੈ, ਮੌਤ ਵੀ ਦੁੱਖਦਾਈ ਹੈ, ਜਿਹੜੀ ਹੈ ਮਾਇਆ ਇਹ ਤਾਂ ਸੁਖਦਾਈ ਹੋਊ ਨਾ, ਮਾਇਆ ਤਾਂ ਦੁੱਖ ਦੇਣ ਵਾਲੀ ਨਹੀਂ ਹੈ। ਇਹ ਮਾਇਆ ਦੇ ਸੰਬੰਧ ਵਿੱਚ ਵੀ ਤੁਹਾਨੂੰ ਦੱਸ ਦਿੰਦੇ ਹਾਂ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਧਨ ਹੈ ਵੀ ਇਹ ਵੀ ਕੋਈ ਸੁਖਦਾਈ ਨਹੀਂ, ਇਹ ਵੀ ਦੁੱਖ ਦੇਣ ਵਾਲਾ ਹੀ ਹੈ। ਇਹ ਖੋਲ ਖੋਲ ਕੇ ਸਮਝਾਇਆ ਬੁਝਾਇਆ ਸੀ ਉਹ, ਇਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣਾਵਾਂਗੇ, ਕਿਉਂਕਿ ਸਮਾਜ ਨਿੰਦ ਇੱਥੇ ਸਮਾਪਤੀ ਕਰੀਏ। ਜੇ ਧਨ ਧਨ ਹੰਕਾਰ ਫਸੰਤੇ, ਸੇ ਕਬ ਰੰਚਕ ਸੁਖ ਨਾਲ ਹੰਤੇ, ਦੇਹ ਦਸ਼ਾ ਵਿਕਾਰ ਯੁੱਤ ਜੈਸੀ, ਪਾਛੈ ਵਰਣਨ ਕੀਨੀ ਤੈਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, हे पूरन हे सर्व में दुख पंजन गुण तास, हे निर्गुण सवटे हे गोविंद, जांके सदा हे अपरंपर हर हरे अहपी हो वनहार। हे संतां कै सदा संग निदाराय आधार, हे ठाकुर हां दासरो मैं निर्गुण गुण नहीं कोय, नानक दी जय नाम दान रखो ही परोय। आए प्रभु शरणांगति कृपा निद दयाल, एक अखर हर मन वसत नानक होत निहाल। वाहिगुरु नाम जिहा जिहै चढ़े सो चरे पार, जो सरदा कर सेवन दे गुरु पारे उतारन हार, जो सरदा कर सेवन दे गुरु पारे उतारन हार। ठाकुर तुम पै अरदास, जियो पिंड सब तेरी।